ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸਾਹਿਬ ਜੀਓ ਚੌਪਈ ਵਵਾ ਵਾਸਦੇਵ ਤੇ ਲੀਨੋ ਹਰੀ ਬਿਸਨ ਤੇ ਹਾਹਾ ਚੀਨੋ ਗੱਗਾ ਗੋਬਿੰਦ ਤੇ ਲੀ ਜਾਨ ਰਾਰਾ ਰਾਮ ਚੰਦ ਮਨ ਮਨ ਵਵਾ ਵਾਸਦੇਵ ਤੇ ਲੀਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀਵਾਨ ਸਜ ਰਹੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਵੰਥੀ ਸਾਹਿਬਾਨ ਦੀ ਰਚਨਾ ਰਾਹੀਂ ਹੀ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ ਉਪਰੰਤ ਕੋਈ ਸਮਾਂ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਰਾਗੀ ਸਿੰਘਾਂ ਰਾਹੀਂ ਕੀਰਤਨ ਹੋਇਆ ਹੈ ਕੀਰਤਨ ਤੋਂ ਉਪਰੰਤ ਜੋ ਗੁਰੂ ਕਾ ਇਤਿਹਾਸ ਆਪਾਂ ਮੁੜ ਤੋਂ ਪ੍ਰਾਰੰਭ ਕੀਤਾ ਹੈ ਉਹ ਸ਼ਰਵਣ ਕਰਦੇ ਹਾਂ ਕੁਝ ਦਿਨਾਂ ਸਰੀਰ ਵੀ ਥੋੜ੍ਹੀ ਬਹੁਤ ਢਿੱਲ ਮੱਠ ਆ ਗਈ ਸੀ ਉਹ ਮੌਸਮ ਦਾ ਪ੍ਰਭਾਵ ਜਾ ਕਰਕੇ ਨਹੀਂ ਹਾਜ਼ਰੀ ਭਰ ਸਕੇ ਅੱਜ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਦੇਹ ਦੀ ਅਰੋਗਤਾ ਬਖਸ਼ੀ ਹੈ ਕਿਉਂਕਿ ਸਰੀਰ ਦੇ ਨਾਲ ਹੀ ਸਾਰਾ ਕੁਛ ਹੈ ਇਹ ਸਰੀਰ ਠੀਕ ਨਹੀਂ ਹੈ ਅਤੇ ਕੁਝ ਵੀ ਠੀਕ ਨਹੀਂ ਹੈ ਸਾਰੀ ਕਿਰਿਆ ਵੀ ਢਿੱਲੀ ਮੱਠੀ ਖਾਣਾ ਪੀਣਾ ਵੀ ਉੱਠਣਾ ਬੈਠਣਾ ਵੀ ਬੋਲਣਾ ਚੱਲਣਾ ਵੀ ਸਰੀਰ 'ਤੇ ਸਾਰਾ ਨਿਰਭਰ ਹੈ ਇਹਦੇ ਵਿੱਚ ਕੋਈ ਥੋੜ੍ਹੀ ਬਹੁਤੀ ਆ ਜਾਏ ਅਤੇ ਫਿਰ ਬਾਕੀਆਂ ਦੇ ਵਿੱਚ ਵੀ ਇਹ ਸਾਰਾ ਕੁਛ ਹੀ ਢਿੱਲ ਮੱਠ ਸਹਿਜੇ ਆ ਜਾਂਦੀ ਹੈ ਇਸ ਕਰਕੇ ਉਹ ਕਹਿੰਦੇ ਨੇ ਵੀ 100 ਨਿਆਮਤ ਇੱਕ ਤੰਦਰੁਸਤੀ, ਵੀ ਉੱਧਰ 100 ਨਿਆਮਤਾਂ ਹੋਣ, ਇੱਧਰ ਇੱਕ ਤੰਦਰੁਸਤੀ ਹੋਵੇ, ਫਿਰ ਤਾਂ ਉਹਨਾਂ ਨੂੰ ਵਰਤ ਸਕਦਾ, ਖਾ ਪੀ ਸਕਦਾ ਹੈ। ਜੇ ਤੰਦਰੁਸਤੀ ਨਹੀਂ ਤਾਂ 100 ਨਿਆਮਤਾਂ ਨੂੰ ਕੀ ਕਰੂਗਾ? ਅਤੇ ਜਿਹੜੀ ਵੀ ਖਾਓ ਉਹੀ ਜ਼ਹਿਰ ਰੂਪੇ ਕਿਨੂੰ ਦੁਖਦਾਈ ਬਣੂਗੀ। ਜਦੋਂ ਕੋਈ ਸਰੀਰ ਦੇ ਵਿੱਚ ਨੁਕਸ ਪੈ ਜਾਂਦਾ, ਕੋਈ ਰੋਗ ਸੋਗ ਹੋ ਜਾਂਦਾ, ਡਾਕਟਰ ਕਹਿ ਹੀ ਦਿੰਦੇ ਆ ਵੀ ਆਹ ਨਹੀਂ ਖਾਣਾ, ਉਹ ਨਹੀਂ ਖਾਣਾ। ਵੀ ਜੇ ਨਿਰੋਗ ਹੋਵੇ ਫਿਰ ਜੇ ਮਰਜ਼ੀ ਸ਼ਕੀ ਸ਼ਿਕਾਈ ਜਾਂ ਗੱਫੇ ਲਾਈ ਜਾਏ। ਸੋ ਇਸ ਕਰਕੇ 100 ਨਿਆਮਤਾਂ ਨਾਲੋਂ ਇੱਕ ਜਿਹੜੀ ਨਿਆਮਤ ਤੰਦਰੁਸਤੀ ਮਹਾਨ ਹੈ। ਇਹ ਜਿਹਦੇ ਕੋਲ ਹੈਗੇ ਉਹਦੇ ਕੋਲ ਸਭ ਕੁਛ ਹੈ। ਜੇ ਲੱਖਾਂ ਰੁਪਈਆ ਹੋਵੇ, ਹੋਰ ਕੀ ਉੱਚੀ ਉੱਚੀ ਪਦਵੀ ਹੋਵੇ, ਕਿੱਡਾ ਵੱਡਾ ਵਿਦਵਾਨ ਹੋਵੇ, ਕਿਹੋ ਜਿਹਾ ਮਹਾਨ ਹੋਵੇ, ਜੇ ਤੰਦਰੁਸਤੀ ਨਹੀਂ ਹੈ ਤਾਂ ਕੁਝ ਨਹੀਂ ਹੈ ਉਹਦੇ ਕੋਲ, ਉਹਦਾ ਸੁੱਖ ਨਹੀਂ ਲੈ ਸਕਦਾ ਉਹ। ਤੰਦਰੁਸਤੀ ਵਿੱਚ ਸਭ ਤਰ੍ਹਾਂ ਦੇ ਸੁੱਖ ਪਏ ਹੈ, ਪਰਮੇਸ਼ਰ ਨੇ ਰੱਖੇ ਹੈ। ਫਿਰ ਭਾਵੇਂ ਮਨੁੱਖ ਭੁੱਖਾ ਧਿਆਇਆ ਵੀ ਹੈ, ਇਹ ਤੰਦਰੁਸਤੀ ਹੈ ਅਤੇ ਫਿਰ ਵੀ ਸੌਖਾ ਹੈ। ਸੋ ਇਹ ਜਿਹੜਾ ਕੋਈ ਮਾੜਾ ਕਰਮ ਜੀਵ ਦਾ ਪਿਛਲਾ ਕੀਤਾ ਹੁੰਦਾ, ਉਹਦੇ ਕਰਕੇ ਫਿਰ ਇਹ ਦੁੱਖ ਸੁਖਾ ਕੁਝ ਜੀਵ ਸਰੀਰ ਨੂੰ ਘੇਰਦੇ ਹੈ। ਉਹ ਭਾਵੇਂ ਕੋਈ ਕਿੱਡਾ ਵੱਡਾ ਰਿਸ਼ੀ ਮੁਨੀ ਜਪੀ ਤਪੀ ਹੋਏ, ਕਿਉਂਕਿ ਪਿਛਲੇ ਕਰਮਾਂ ਦਾ ਤਾਂ ਜਿਹੜਾ ਫਲ ਉਹ ਤਾਂ ਮਿਲਣਾ ਹੀ ਮਿਲਣਾ ਹਰ ਇੱਕ ਨੂੰ। ਕਈ ਵਾਰੀ ਅਸੀਂ ਕੋਈ ਸਾਧੂ ਸੰਤ ਨੂੰ ਇਹੋ ਜਿਹਾ ਕੋਈ ਦੁੱਖ ਤਕਲੀਫ ਆਇਆ ਜਾਣ ਕੇ ਕਹਿੰਦੇ ਵੀ ਇਹ ਤਾਂ ਨਾਮ ਜਪਦਾ ਸੀ, ਇਹ ਤਾਂ ਬਾਣੀ ਪੜ੍ਹਦਾ ਸੀ, ਇਹ ਕਿਉਂ ਢਿੱਲਾ ਮੱਠਾ ਹੋਇਆ, ਇਹਨੂੰ ਕਿਉਂ ਰੋਗ ਚਿੰਬੜਿਆ। ਵੀ ਠੀਕ ਹੈ, ਜਿਹੜਾ ਨਾਮ ਦਾ ਜਾਪ ਬਾਣੀ ਦਾ ਪੜ੍ਹਨਾ ਪੜ੍ਹਾਉਣਾ ਹੈ, ਇਹਦੇ ਨਾਲ ਜੇ ਕੋਈ ਰੋਗ ਸੋਗ ਆ ਜਾਏ ਉਹਦਾ ਬਹੁਤਾ ਅਸਰ ਜਾਣੀ, ਬਹੁਤੀ ਟੈਨਸ਼ਨ ਨਹੀਂ ਹੁੰਦੀ ਉਹਨੂੰ, ਕਿਉਂਕਿ ਉਹਨੂੰ ਪਤਾ ਹੀ ਹੁੰਦਾ ਵੀ ਜਿਵੇਂ ਦਿਨ ਹੈ ਉਵੇਂ ਰਾਤ ਵੀ ਆਉਣੀ, ਜਿਵੇਂ ਰਾਤ ਆਈ ਹੈ ਦਿਨ ਆਉਣਾ, ਜਿਵੇਂ ਸੁੱਖ ਹੈ ਐਵੇਂ ਥੋੜ੍ਹੇ ਬਹੁਤੇ ਦੁੱਖ ਵੀ ਆਉਣੇ ਹੈ। ਇਸ ਕਰਕੇ ਉਹ ਨਹੀਂ ਕਹਿੰਦਾ ਵੀ ਹੁਣ ਇਹ ਦੁੱਖ ਆ ਗਿਆ ਵੀ ਕੀ ਇਹ ਬਲੀ ਕੰਧਾਰੀ ਦਾ ਹੁਣ ਭਾਰ ਤਾਂ ਨਹੀਂ ਡਿੱਗ ਪਿਆ, ਆਇਆ ਹੈ ਜਿਵੇਂ ਆਏ ਨੇ ਚਲੇ ਵੀ ਜਾਣਾ, ਜਿਵੇਂ ਦਿਨ ਆਇਆ ਨੇ ਜਾਣਾ ਹੈ, ਰਾਤ ਆਉਣੀ ਹੈ, ਰਾਤ ਆਈ ਹੈ ਫਿਰ ਇਹਨੇ ਜਾਣਾ, ਫਿਰ ਦਿਨ ਆਉਣਾ ਹੈ। ਇਉਂ ਇਹ ਵੀ ਇਹ ਦੁੱਖ ਸੁੱਖ ਆਉਂਦੇ ਜਾਂਦੇ ਆ, ਸਰੀਰ ਦੇ ਨਾਲ ਹੈ ਵੀ ਆਪਣੇ ਪਿਛਲੇ ਕੀਤੇ ਕਰਮਾਂ ਦਾ ਜਿਹੜਾ ਫਲ ਹੈ ਉਹਦੇ ਕਰਕੇ ਸੁੱਖ ਸੀ, ਅਤੇ ਉਹਦੇ ਮਾੜੇ ਕਰਮ ਕਰਕੇ ਹੁਣ ਦੁੱਖ ਆਇਆ ਹੈ। ਇਹ ਜਦੋਂ ਭੋਗਿਆ ਜਾਊ ਮਾੜਾ ਕਰਮ, ਉਦੋਂ ਇਹਨੇ ਦੁੱਖ ਨੇ ਚਲੇ ਜਾਣਾ ਆਪੇ ਹੀ। ਅਤੇ ਉਹ ਵੀ ਦੁੱਖ ਦੇ ਵਿੱਚ ਕੋਈ ਤਕਲੀਫ ਨਾ ਹੋਵੇ, ਉਹਦੇ ਵਾਸਤੇ ਵੀ ਪਰਮੇਸ਼ਰ ਨੇ ਆਪ ਬੰਦੋਬਸਤ ਕੀਤੇ ਹੋਏ ਹੈ। ਜਿਹੜੀਆਂ ਜੜੀਆਂ ਬੂਟੀਆਂ ਦਵਾਈਆਂ ਇਹਨਾਂ ਵਿੱਚ ਕੁਛ ਰੱਖਿਆ ਹੋਈ ਹੈ ਸ਼ਕਤੀ ਜੀ, ਉਹ ਅਸੀਂ ਖਾ ਪੀ ਕੇ ਲੈਂਦੇ ਹਾਂ ਅਤੇ ਉਹਦੇ ਨਾਲ ਥੋੜ੍ਹੀ ਜਿਹੀ ਰਾਹਤ ਮਿਲ ਜਾਂਦੀ ਹੈ। ਜਦੋਂ ਸਮਾਂ ਆ ਜਾਂਦਾ ਹੈ ਫਿਰ ਉਹ ਬਿਲਕੁਲ ਨਿਰੋਗ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਜਿਹੜਾ ਕੋਈ ਪਿਛਲੇ ਜਨਮ ਦਾ ਹੁੰਦਾ ਨਾ ਕੀਤਾ ਕਤਰਿਆ, ਉਹ ਹੀ ਅਸੀਂ ਭੋਗ ਰਹੇ ਹੁੰਦੇ ਹਾਂ, ਭਾਵੇਂ ਘਰੇ ਰਹੀਏ, ਭਾਵੇਂ ਨਦੀ ਕਿਨਾਰੇ ਬੈਠ ਕੇ ਭੋਗੀਏ, ਭਾਵੇਂ ਪਹਾੜ ਦੀ ਗੁਫਾ ਵਿੱਚ, ਭਾਵੇਂ ਮੰਦਰ ਵਿੱਚ, ਭਾਵੇਂ ਮਸੀਤ ਵਿੱਚ, ਭਾਵੇਂ ਗੁਰਦੁਆਰੇ, ਕਿਉਂਕਿ ਉਹ ਪਿਛਲਾ ਕਰਮ ਤਾਂ ਨਾਲ ਹੀ ਹੈ ਨਾ ਇਹ ਸਰੀਰ ਦੇ। ਉਹ ਤਾਂ ਜਿਵੇਂ ਜਿੱਧਰ ਗਊ ਜਾਊਗੀ ਉੱਧਰ ਬੱਛਾ ਜਾਣਾ ਹੀ ਜਾਣਾ ਹੈ, ਜਿੱਧਰ ਇਹ ਸਰੀਰ ਜਾਊਗਾ ਕਰਮ ਸਾਡਾ ਨਾਲ ਜਾਣਾ ਹੀ ਜਾਣਾ ਹੈ। ਇਸ ਕਰਕੇ ਐਸਾ ਨਹੀਂ ਹੈ ਜੇ ਇੱਥੇ ਬੈਠਾ ਇਹਨੂੰ ਕਿਉਂ ਆਇਆ, ਇਹ ਤਾਂ ਪਿਛਲੇ ਜਨਮ ਦਾ ਹੈ ਸਾਰਾ ਕੁਛ, ਹਰੀ ਸੋਹਣੀ ਵਾਂਗੂ ਹੀ ਹੈ, ਹਰੀ ਸ਼ਕੀਸ਼ ਕਾਈ ਜਾਂਦੇ, ਫਿਰ ਸਾਉਣੀ ਆ ਜੂ, ਫਿਰ ਉਹ ਵੱਢੀ ਜਾਊਗੀ, ਉਹ ਬੀਜਿਆ ਜਾਣਾ, ਫਿਰ ਅਗਲੇ 6 ਮਹੀਨਿਆਂ ਵਿੱਚ ਉਹ ਖਾਈ ਜਾਵਾਂਗੇ। ਪਿਛਲਾ ਕੀਤਾ ਹੁਣ ਖਾਈ ਜਾਂਦੇ, ਭੋਗੀ ਜਾਂਦੇ ਹਾਂ, ਹੁਣ ਜਿਹੜਾ ਕਰਾਂਗੇ ਆਹ ਉਹ ਅੱਗੇ ਜਾ ਕੇ ਵੱਢੇਂਗੇ, ਅਗਲੇ ਸਰੀਰ ਵਿੱਚ ਮਿਲੂਗਾ। ਜੇ ਹੁਣ ਚੰਗਾ ਕਰਾਂਗੇ ਅਗਲੇ ਸਰੀਰ ਵਿੱਚ ਕੋਈ ਦੁੱਖ ਤਕਲੀਫ ਨਹੀਂ ਆਊਗੀ। ਇਸ ਕਰਕੇ ਸਿਆਣੇ ਜਿਹੜੇ ਹੈ ਉਹ ਕਹਿੰਦੇ ਜਿਹੜਾ ਪਿੱਛੇ ਕੀਤਾ ਸੀ ਉਹਦੇ ਕਰਕੇ ਆਇਆ, ਅਤੇ ਹੁਣ ਬਈ ਆਪਾਂ ਮੌਕਾ ਹੈ, ਹੁਣ ਨਾ ਮਾੜਾ ਕਰੋ। ਇਸ ਕਰਕੇ ਅਗਲੇ ਜਨਮ ਵਿੱਚ ਫਿਰ ਆ ਜਿਹੜਾ ਜਪ ਪਿਆ, ਦੁੱਖ ਆਇਆ, ਰੋਗ ਬਣਿਆ ਹੈ, ਔਖੇ ਹੋਏ ਨਾ ਹੋਈਏ, ਉਹ ਹੈ ਪਰਮੇਸ਼ੁਰ ਦਾ ਨਾਮ ਦਾ ਜਾਪ, ਬਾਣੀ ਦਾ ਪੜ੍ਹਨਾ ਪੜਾਉਣਾ, ਸੇਵਾ ਸਿਮਰਨ। ਇਹ ਜਿੰਨਾ ਵੱਧ ਕੋਈ ਕਰਦਾ ਹੈ ਓਨਾ ਹੀ ਮਨੁੱਖ ਫਿਰ ਅਗਲੇ ਸਰੀਰ ਵਿੱਚ ਸੁਖੀ ਹੋ ਜਾਂਦਾ ਹੈ, ਸੌਖਾ ਹੋ ਜਾਂਦਾ ਹੈ। ਕਈ ਤਾਂ ਅਮਰ ਅਵਿਨਾਸ਼ੀ ਹੋ ਜਾਂਦੇ ਆ ਬਿਲਕੁਲ, ਉਹਨਾਂ ਨੂੰ ਸਰੀਰ ਹੀ ਨਹੀਂ ਫਿਰ ਮਿਲਦਾ, ਵਾਹਿਗੁਰੂ ਵਿੱਚ ਹੀ ਉਹਨਾਂ ਦੀ ਜੋਤ ਮਿਲ ਜਾਂਦੀ ਹੈ। ਜੋ ਜਲ ਮੈਂ ਜਲਾਏ ਖਜ਼ਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ। ਵੀ ਆਉਣਾ ਜਾਣਾ ਮਿਟ ਗਏ ਫਿਰ ਉਹ ਟਿਕਾ ਪਾ ਲੈਂਦੇ, ਸਥਿਤੀ ਪਾ ਲੈਂਦੇ। ਨਾਨਕ ਪ੍ਰਭ ਕੈ ਸਦ ਕੁਰਬਾਨ। ਸੋਏ ਅੱਜ ਆਪਾਂ ਦੁਬਾਰਾ ਜਿੱਥੇ ਪਿੱਛੇ ਛੱਡਿਆ ਸੀ ਪ੍ਰਕਰਨ, ਉੱਥੋਂ ਅੱਗੇ ਪ੍ਰਾਰੰਭ ਕਰ ਰਹੇ ਹਾਂ। ਪ੍ਰਕਰਨ ਚੱਲ ਰਿਹਾ ਸੀ ਵਾਹਿਗੁਰੂ ਦੀ ਨਾਮ ਦੀ ਮਹੱਤਤਾ ਦਾ, ਵੀ ਵਾਹਿਗੁਰੂ ਦੇ ਨਾਮ ਤੋਂ ਬਗੈਰ ਹੋਰ ਵੀ ਬੇਅੰਤ ਬੰਤ ਪਰਮੇਸ਼ੁਰ ਦੇ ਨਾਮ। ਪਰ ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਆ 4 ਅੱਖਰਾਂ ਰਾਹੀਂ ਵਾਹਿਗੁਰੂ ਨਾਮ ਬਣਾਇਆ ਹੈ, ਇਹ ਸਭ ਤੋਂ ਮਹਾਨ ਹੈ। ਹੁਣ ਜੇ ਕੋਈ ਕਹੇ ਵੀ ਪਰਮੇਸ਼ੁਰ ਦੇ ਹੋਰ ਕਿੰਨੇ ਕੁ ਨਾਮ ਹੈ, ਉਹ ਮਾਰੂ ਰਾਗ ਵਿੱਚ ਇੱਕ ਸਹਸਰਨਾਮਾ, ਉਹ ਜਿਹੜਾ ਸ਼ਬਦ ਹੈ ਉਹਦੇ ਵਿੱਚ ਬੇਅੰਤ ਨਾਮ ਆਉਂਦੇ ਹੈ। ਇੱਕ ਸ਼ਬਦ ਹੈ 16 ਵਿੱਚ। ਇਸੇ ਤਰ੍ਹਾਂ ਜੇ ਜਾਪ ਸਾਹਿਬ ਅਸੀਂ ਸ਼ੁਰੂ ਕਰ ਲਓ ਅਤੇ ਭੁਜੰਗ ਪ੍ਰਿਆਲ ਛੰਦ ਤੋਂ ਸਾਰੇ ਪਰਮੇਸ਼ੁਰ ਦੇ ਨਾਮ ਹੀ ਹੈ, ਨਵਸਤੰਗ ਅਕਾਲੇ, ਨਵਸਤੰਗ ਕਿਰਪਾਲੇ, ਇਹ ਉਹਦਾ ਅਕਾਲ ਤੋਂ ਰਹਿਣ ਹੋਰ ਕਰਕੇ ਨਾਮ ਅਕਾਲੇ ਅਕਾਲ ਵੀ ਹੈ, ਕਿਰਪਾ ਦਾ ਘਰ ਹੋਣ ਕਰਕੇ ਉਹਦਾ ਨਾਮ ਕਿਰਪਾਲੇ ਵੀ ਹੈ। ਇਸ ਤਰ੍ਹਾਂ ਉਹ ਅਕਾਏ ਸਰੀਰ ਤੋਂ ਰਹਿਤ ਹੋਣ ਕਰਕੇ ਉਹਦਾ ਨਾਮ ਅਕਾਏ ਹੈ, ਉਹ ਜੰਮਦਾ ਨਹੀਂ ਹੈ, ਇਸ ਕਾਰਨ ਉਹਦਾ ਨਾਮ ਅਜਾਏ ਹੈ, ਅਜਨਮਾ ਹੈ। ਅਗੰਜੇ ਅਪੰਜੇ ਉਦਾਰੇ ਅਪਾਰੇ ਹਰੀਆਂ ਕਰੀਆਂ ਸਭ ਉਹਦੇ ਨਾਂ ਨੇ। ਜਿਹੜਾ ਇਹ ਭੁਜੰਗ ਪ੍ਰਿਆਦ ਮੁੱਢਲਾ ਹੈ, ਜਿੱਥੋਂ ਸ਼ੁਰੂ ਹੁੰਦਾ, ਸਾਰੇ ਉਹਦੇ ਨਾਂ ਹੀ ਹੈ। ਉਹਨਾਂ ਨਾਮਾਂ ਵਿੱਚੋਂ ਜਿਹੜੇ 4 ਨਾਮ ਨੇ ਉਹਨਾਂ ਤੋਂ ਇਹ ਵਾਹਿਗੁਰੂ ਨਾਮ ਬਣਾਇਆ ਹੈ। ਹੁਣ ਵਾਹਿਗੁਰੂ ਦੇ ਜਿਹੜੇ 4 ਯੁਗਾਂ ਵਿੱਚ ਨਾਮ ਪ੍ਰਸਿੱਧ ਰਹੇ ਹੈ ਨਾ, ਉਹਨਾਂ ਸੰਬੰਧੀ ਅੱਜ ਵਾਕਫੀਰ ਕਵੀ ਸੰਤੋਖ ਸਿੰਘ ਜੀ ਜਿਹਦੇ ਵੀ ਜਿਹੜਾ ਵਾਹਿਗੁਰੂ ਦੇ ਵਿੱਚ ਸਭ ਤੋਂ ਪਹਿਲਾ ਅੱਖਰ ਵਾਹਵਾ ਆਇਆ ਹੈ, ਇਹ ਪਰਮੇਸ਼ੁਰ ਦੇ ਕਿਹੜੇ ਨਾਮ ਤੋਂ ਲਿਆ ਹੈ। ਅਤੇ ਇਸੇ ਤਰ੍ਹਾਂ ਹਾਹਾ ਅੱਖਰ ਆਇਆ 2 ਨੰਬਰ 'ਤੇ, ਵੀ ਇਹ ਪਰਮੇਸ਼ੁਰ ਦਾ ਕਿਹੜੇ ਨਾਮ ਤੋਂ ਆਇਆ ਹਾਹਾ ਅੱਖਰ। ਤੀਜਾ ਹੈ ਗੁੱਗਾ ਅੱਖਰ, ਇਹਦੇ ਵਿੱਚ ਵੀ ਉਹ ਪਰਮੇਸ਼ੁਰ ਦਾ ਕਿਹੜਾ ਨਾਮ ਸੀ ਜਿੱਥੋਂ ਇਹ ਗ੍ਰਹਿਣ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਇਹ ਚੌਥਾ ਅਖੀਰ ਅਤੇ ਰਾਰਾ, ਇਹਦੀ ਹੁਣ ਵਾਕਫੀਅਤ ਕਵੀ ਸੰਤੋਖ ਸਿੰਘ ਜੀ ਦਿੰਦੇ। ਜੇ ਸਾਨੂੰ ਪੁੱਛ ਲਏ ਵੀ ਕਿਹੜੇ ਕਿਹੜੇ ਨਾਮਾਂ ਤੋਂ ਵਾਹਿਗੁਰੂ ਨਾਮ ਬਣਿਆ ਹੈ, ਤੇ ਜੇ ਅਸੀਂ ਕਥਾ ਸੁਣੀ ਹੋਈ ਝਟਪਟ ਦੱਸ ਦਿਆਂਗੇ ਵੀ ਆਹ ਨਾਮਾਂ ਤੋਂ ਵਾਹਿਗੁਰੂ ਨਾਮ ਗੁਰੂ ਨਾਨਕ ਸਾਹਿਬ ਜੀ ਨੇ ਬਣਾਇਆ ਹੈ, ਤੇ ਇਹ ਜਿਹੜਾ ਕੋਈ ਜਪਦਾ ਹੈ ਨਾ ਵਾਹਿਗੁਰੂ, ਉਹ ਚਾਰ ਨਾਮਾਂ ਦਾ ਜਾਪ, ਚਾਰ ਨਾਮਾਂ ਦਾ ਸਿਮਰਨ ਇਕੱਠਾ ਕਰ ਲੈਂਦਾ ਹੈ। ਇੱਕ ਵਾਹਿਗੁਰੂ ਨਾਮ ਦੇ ਜਪਣ ਕਰਕੇ ਚਾਰ ਨਾਮਾਂ ਦਾ ਜਾਪ ਇਕੱਠਾ ਹੀ ਹੋਈ ਜਾਂਦਾ ਹੈ। ਫਿਰ ਹੋਈ ਨਾ ਵਿਸ਼ੇਸ਼ਤਾ, ਕਿੱਥੇ ਇੱਕ ਨਾਮ ਜਪਣਾ, ਇੱਕ ਜਪਣ ਨਾਲ ਚਾਰ ਨਾਮਾਂ ਦਾ ਜਾਪ ਹੋਣਾ ਹੈ, ਕਿੱਥੇ ਇਕੱਲੇ ਦਾ ਹੋਣਾ ਹੈ। ਉਹ ਕਵੀ ਜੀ ਦੱਸ ਰਹੇ ਸੀ, ਸੁਣੀਏ ਜੀ। ਬਾਬਾ ਵਾਸਦੇਵ ਤੇ ਲੀਨੋ, ਆ ਕਵੀ ਸੰਤੋਖ ਸਿੰਘ ਜੀ ਫਰਮਾਉਂਦੇ, ਹੇ ਸਰੋਤਾ ਜਨੋ, ਕਥਾ ਸੁਣਨ ਵਾਲਿਓ, ਜਿਹੜਾ ਵਾਹਿਗੁਰੂ ਨਾਮ ਦਾ ਸਭ ਤੋਂ ਪਹਿਲਾ ਅੱਖਰ ਵਾਹਵਾ ਵਾਹਵਾ, ਉਹ ਕਹਿੰਦੇ ਜਿਹੜਾ ਅਕਾਲ ਪੁਰਖ ਦਾ ਨਾਮ ਨਾ ਵਾਸਦੇਵ, ਉਤੋਂ ਇਹ ਪਹਿਲਾ ਅੱਖਰ ਵਾਹਵਾ ਲਿਆ ਹੈ ਗੁਰੂ ਨਾਨਕ ਸਾਹਿਬ ਜੀ ਨੇ। ਉਹ ਵਾਸਦੇਵ ਸਰਵਤਰ ਮੈਂ ਊਨ ਨਕਤ ਹੂੰ ਠਾਏ, ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਫਰਮਾਇਆ, ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਵਾਸਾ ਦੇ ਰਿਹਾ, ਜਿਸ ਵਿੱਚ ਸਾਰੇ ਹੀ ਵੱਸ ਰਹੇ ਨੇ, ਉਹ ਕੌਣ ਹੈ? ਪਰਮੇਸ਼ਰ ਹੀ ਹੈ ਜਿਹੜਾ ਸਾਰਿਆਂ ਵਿੱਚ, ਸਾਰਿਆਂ ਨੂੰ ਆਪਣੇ ਵਿੱਚ ਵਾਸਾ ਦੇ ਰਿਹਾ, ਆਪਣੇ ਵਿੱਚ ਨਿਵਾਸ ਦੇ ਰਿਹਾ ਹੈ। ਸਾਰੇ ਅਸੀਂ ਉਸੇ ਦੇ ਵਿੱਚ ਹੀ ਹੈ, ਉਹਦੇ ਬਾਹਰ ਤਾਂ ਨਹੀਂ ਹੈਗੇ। ਇਸ ਕਰਕੇ ਜਿਹੜਾ ਸਾਰਿਆਂ ਨੂੰ ਆਪਣੇ ਵਿੱਚ ਵਾਸਾ ਦੇਵੇ, ਉਸ ਕੋ ਕਹੀਏ ਵਾਸਦੇਵ, ਜਿਹਦੇ ਵਿੱਚ ਸਾਰੇ ਵੱਸ ਰਹੇ ਹੋਣ, ਟਿਕੇ ਹੋਣ, ਇਸਤਤ ਹੋਣ, ਜਿਸ ਤੋਂ ਕੋਈ ਬਾਹਰਾ ਹੋਵੇ ਨੇ, ਉਹ ਹੈ ਵਾਸਦੇਵ। ਕਹਿੰਦੇ ਇਉਂ ਜਿਹੜਾ ਸਤਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਸੀ ਵਾਸਦੇਵ, ਉਤੋਂ ਇਹ ਵਾਹਵਾ ਅੱਖਰ ਗੁਰੂ ਨਾਨਕ ਸਾਹਿਬ ਜੀ ਨੇ ਲਿਆ, ਗ੍ਰਹਿਣ ਕੀਤਾ ਹੈ। ਹਰੀ ਬਿਸ਼ਨ ਤੇ ਹਾਹਾ ਚੀਨੋ, ਦੂਜਾ ਜਿਹੜਾ ਹਾਹਾ ਅੱਖਰ ਹੈ, ਉਹ ਜੋ ਹਰੇ ਭਰੇ ਕਰਨ ਵਾਲਾ, ਹਰੀ ਹਰੰਤੀ ਪਾਪਾਨੀ ਦੁਸ਼ਟ ਚਿੱਤ ਵੀ ਸਿਮਰਤਾ, ਇਹ ਵੀ ਇੱਕ ਪਰਮੇਸ਼ਰ ਦਾ ਨਾਮ ਹੈ ਹਰ, ਵੀ ਜਿਹੜਾ ਜਿਹਨੂੰ ਜਿਹੜਾ ਚਿੰਤਨ ਕਰੀਏ, ਜਿਹਨੂੰ ਸਿਮਰੀਏ ਅਤੇ ਪਾਪਾਂ ਨੂੰ ਹਰ ਦੇਵੇ ਅਤੇ ਮਨ ਤਨ ਨੂੰ ਹਰਾ ਭਰਾ ਕਰ ਦੇਵੇ, ਸਭ ਤਰ੍ਹਾਂ ਦੇ ਪਾਪਾਂ ਨੂੰ ਨਾਸ਼ ਕਰ ਦੇਵੇ ਅਤੇ ਸਾਨੂੰ ਹਰਾ ਭਰਾ ਕਰ ਦੇਵੇ ਐਨ ਗੁਣਾਂ ਨਾਲ, ਉਹ ਉਸ ਕੋ ਕਹੀਏ ਹਰ। ਵਿਸ਼ਨ ਵਿਸ਼ਨੋ ਸੰਸਾਰ ਦਾ ਹੈ, ਨਾਨਕ ਚੇਸ਼ਟਾ ਦਾ ਹੈ, ਜਿਹੜਾ ਸਾਰੇ ਸੰਸਾਰ ਦੇ ਵਿੱਚ ਚੇਸ਼ਟਾ ਕਰ ਰਿਹਾ, ਸਾਰੇ ਸੰਸਾਰ ਦੇ ਵਿੱਚ ਹੈ। ਇਸ ਤਰ੍ਹਾਂ ਵਿਆਪਕ ਜਿਹੜਾ ਪਰਮੇਸ਼ਰ ਹੈ, ਐਸਾ ਜਿਹੜਾ ਵਿਆਪਕ ਹਰੀ ਹੈ ਅਤੇ ਪਾਪਾਂ ਦਾ ਹਰ ਇੱਕ ਹੈ, ਉਸ ਤੋਂ ਇਹ ਅੱਖਰ ਗੁਰੂ ਨਾਨਕ ਸਾਹਿਬ ਜੀ ਨੇ ਲਿਆ ਹੈ। ਤੁਸੀਂ ਵੀ ਵਿਦਵਾਨੋ, ਕਥਾ ਸੁਣਨ ਵਾਲਿਓ, ਚੀਨੋ ਕੀ ਜਾਣ ਲਓ, ਪਛਾਣ ਲਓ, ਸਮਝ ਲਓ। ਗੱਗਾ ਗੋਬਿੰਦ ਤੇ ਲੀਏ ਜਾਣੋ, ਇਸੇ ਤਰ੍ਹਾਂ ਮੈਂ ਕਵੀ ਕਹਿ ਰਿਹਾ ਵੀ ਜਿਹੜਾ ਤੀਸਰਾ ਅੱਖਰ ਹੈ ਨਾ, ਇਹਦੇ ਵਿੱਚ ਗੱਗਾ ਆਇਆ ਹੈ, ਉਹ ਜੋ ਪਰਮੇਸ਼ਰ ਦਾ ਨਾਮ ਹੈ ਗੋਬਿੰਦ, ਕਿਉਂਕਿ ਗੋ ਨਾ ਧਰਤੀ ਦਾ ਹੁੰਦਾ ਹੈ, ਬਿੰਦ ਨਾ ਜਾਨਣ ਦਾ ਹੁੰਦਾ ਹੈ। ਜੋ ਧਰਤੀ ਉੱਪਰ ਜਿੰਨੇ ਜੀਵ ਜੰਤ ਰਹਿੰਦੇ ਆ, ਸਾਰਿਆਂ ਦੀਆਂ ਜਾਣੇ, ਜਾਂ ਇਸੇ ਤਰ੍ਹਾਂ ਜਿਹਦੇ ਜਾਪ ਕਰਨੇ ਕਰਕੇ, ਆਰਾਧਨ ਕਰਕੇ ਗੋ ਨਾ ਵਿਕੁੰਠ ਦਾ ਹੈ, ਵਿਕੁੰਠ ਦੀ ਬਿਰਕੀ ਪ੍ਰਾਪਤੀ ਹੋਵੇ, ਉਹ ਉਸ ਕੋ ਕਹੀਏ ਗੋਬਿੰਦ। ਇਹ ਪਰਮੇਸ਼ਰ ਦਾ ਨਾਮ ਇੱਕ ਗੋਬਿੰਦ ਹੈ, ਜਿਹਦੇ ਜਪਣ ਕਰਕੇ ਵਿਕੁੰਠ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਤ੍ਰਿਤੇ ਵਿੱਚ ਹਰ ਹਰ ਸੀ, ਇਹ ਉਹਦੇ ਤੋਂ ਹਾਹਾ ਅੱਖਰ ਲਿਆ। ਦੁਆਪਰ ਯੁੱਗ ਦੇ ਵਿੱਚ ਜਿਹੜਾ ਵਾਹਿਗੁਰੂ ਦਾ ਨਾਮ ਗੋਬਿੰਦ ਸੀ, ਉਹ ਤੋਂ ਗੱਗਾ ਖਲਿਆ ਜਾਣ ਲਓ ਸਮਝ ਲਓ। ਰਾਰਾ ਰਾਮ ਚੰਦ ਮਨ ਮਾਨੋ। ਚੌਥਾ ਕੀਰਤ ਰਾਰਾ ਅੱਖਰ ਇਹਦੇ ਵਿੱਚ ਆਇਆ ਹੈ, ਉਹ ਜੋ ਰਾਮ ਰਮੰਤੀ ਰਾਮ ਆਏ ਰਾਮਾ, ਜਿਹੜਾ ਸਾਰੇ ਰਮ ਰਿਹਾ ਹੈ, ਸਾਰੇ ਵਿਆਪਕ ਹੋ ਰਿਹਾ, ਸਾਰੇ ਮਿਲ ਰਹੇ ਹੈ ਅਤੇ ਚੰਦਰਮਾ ਵਾਂਗ ਪ੍ਰਕਾਸ਼ਕ ਹੈ, ਪ੍ਰਕਾਸ਼ ਰੂਪ ਹੈ, ਸਾਰੇ ਵਿਆਪਕ ਸਾਰੇ ਪ੍ਰਕਾਸ਼ਕ ਹੈ, ਐਸਾ ਜਿਹੜਾ ਪਰਮੇਸ਼ਰ ਹੈ। ਉਸ ਤੋਂ ਕਹਿੰਦੇ ਰਾਰਾ ਅੱਖਰ ਲਿਆ ਤੁਸੀਂ ਮਨ ਵਿੱਚ ਮੰਨ ਲਓ, ਜਿਵੇਂ ਅੱਗੇ ਵੀ ਜਾ ਕੇ ਕਵੀ ਸੰਤੋਖ ਸਿੰਘ ਜੀ ਨੇ, ਇਹ ਤਾਂ ਨਾ ਨਾਨਕ ਪ੍ਰਕਾਸ਼ ਪੁਸਤਕ, ਅੱਗੇ ਜਿੱਥੇ ਸੂਰਜ ਪ੍ਰਕਾਸ਼ ਵਿੱਚ ਉਸ ਸੱਤਵੀਂ ਰਾਸਤੇ ਵਿੱਚ ਵਾਹਿਗੁਰੂ ਨਾਮ ਦੇ ਸੰਬੰਧੀ ਥੋੜ੍ਹੀ ਜਿਹੀ ਖੋਲ੍ਹ ਕੇ ਵਿਆਖਿਆ ਕਰਨਗੇ। ਉਹਦੇ ਵਿੱਚ ਇੱਕ ਡਾਕਟਰ ਵੀਰ ਸਿੰਘ ਜੀ ਨੇ ਨਾਲ ਹੀ ਇੱਥੇ ਥੋੜ੍ਹਾ ਜਿਹਾ ਟਿੱਪਣ ਵਿੱਚ ਦੇ ਦਿੱਤਾ, ਵਾਸਦੇਵ ਸਤਿਯੁਗ ਮਨ ਨਾਮ, ਪਰਮੇਸ਼ਰ ਦਾ ਸਤਿਯੁਗ ਦੇ ਵਿੱਚ ਵਾਸਦੇਵ ਨਾਮ ਕਰਕੇ ਸ਼੍ਰੋਮਣੀ ਨਾਮ ਸੀ, ਫਿਰ ਤ੍ਰੇਤੇ ਦੇ ਵਿੱਚ ਜਿਹੜਾ ਉਹਦਾ ਹਰ ਹਰ ਨਾਮ ਹੈ, ਇਹ ਕਾਮਨਾ ਤੋਂ ਰਹਿਤ ਕਰਨ ਵਾਲਾ, ਨਿਸ਼ਕਾਮਤਾ ਬਖਸ਼ਣ ਵਾਲਾ ਸੀ, ਅਤੇ ਦੁਆਪਰ ਦੇ ਵਿੱਚ ਜਿਹੜਾ ਗੋਬਿੰਦ ਨਾਮ ਹੈ, ਇਹ ਇੱਕ ਤਾਂ ਜਿੱਤ ਦੇਣ ਵਾਲਾ ਸੀ ਅਤੇ ਨਾਲ ਹੀ ਪ੍ਰਚੰਡ ਤੇਜ ਪ੍ਰਤਾਪ ਬਖਸ਼ਣ ਵਾਲਾ ਸੀ, ਅਤੇ ਕਲਯੁਗ ਦੇ ਵਿੱਚ ਜਿਹੜਾ ਰਾਰਾ ਅੱਖਰ ਹੈ। ਆ ਜ਼ਿਆਦਾ ਹਿੰਦੂ ਰਾਮ ਰਾਮ ਕਰਦੇ ਆ ਨਾ, ਇਹ ਵੀ ਇੱਕ ਪਰਮੇਸ਼ਰ ਦਾ ਨਾਮ ਹੈ, ਪਹਿਲੇ ਵੀ ਸੀ, ਇਸੇ ਕਰਕੇ ਕਬੀਰ ਜੀ ਨੇ ਕਿਹਾ ਨਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਹੜਾ ਪ੍ਰਹਿਲਾਦ ਆ ਉਹ ਸਤਿਯੁਗ ਵਿੱਚ ਹੋਇਆ ਹੈ, ਧਰੂ ਵੀ ਸਤਿਯੁਗ ਵਿੱਚ ਹੀ ਹੋਇਆ ਹੈ, ਇਸ ਕਰਕੇ ਸਤਿਯੁਗ ਦੇ ਵਿੱਚ ਪਰਮੇਸ਼ਰ ਦਾ ਨਾਮ ਇੱਕ ਰਾਮ ਰਾਮ ਹੈਗਾ ਸੀ। ਇਹ ਤਾਂ ਦਸ਼ਰਥ ਨੂੰ ਆਕਾਸ਼ ਬਾਣੀ ਹੋਈ ਸੀ, ਜਦੋਂ ਉਸ ਅੰਦਲੀ ਅੰਦਲੀ ਦਾ ਪੁੱਤਰ ਉਸ ਸਰਵਣ ਭੁਲੇਖੇ ਨਾਲ ਤੀਰ ਮਾਰ ਕੇ ਮਾਰ ਬੈਠਾ ਸੀ, ਅਤੇ ਉਹਨਾਂ ਨੇ ਸਰਾਪ ਦੇ ਦਿੱਤਾ ਸੀ ਵੀ ਜਿਵੇਂ ਸਾਡਾ ਪੁੱਤ ਮਰਿਆ ਹੈ, ਹੁਣ ਤੇਰਾ ਜਦੋਂ ਮਰੇਗਾ ਨਾ ਫਿਰ ਤੈਨੂੰ ਪਤਾ ਲੱਗੂ। ਫਿਰ ਇਹ ਵਿਚਾਰਾ ਦਸ਼ਰਥ ਮਰਨ ਲਈ ਤਿਆਰ ਹੋ ਗਿਆ ਸੀ, ਅਤੇ ਉਸ ਵੇਲੇ ਆਕਾਸ਼ਬਾਣੀ ਹੋਈ ਸੀ ਵੀ ਤੂੰ ਆਪਣੇ ਪੁੱਤਰ ਦਾ ਨਾਮ ਰਾਮ ਰੱਖ ਲਈ ਦਸ਼ਰਥ, ਅਤੇ ਜਪਣ ਲੱਗ ਪਈ, ਇਹਦੇ ਨਾਲ ਤੇਰੀ ਹੱਤਿਆ ਵੀ ਲੈ ਜਾਓ, ਤੇਰਾ ਪਾਰ ਉਤਾਰਾ ਵੀ ਹੋ ਜਾਊਗਾ। ਉਹ ਦਸ਼ਰਥ ਨੇ ਪਰਮੇਸ਼ਰ ਦਾ ਨਾਮ ਜਿਹੜਾ ਇੱਕ ਰਾਮ ਸੀ ਨਾ, ਉਹ ਆਕਾਸ਼ਬਾਣੀ ਸੁਣ ਕੇ ਰੱਖਿਆ ਸੀ, ਇਸ ਕਰਕੇ ਇਉਂ ਚੌਥੇ ਯੁੱਗ ਦੇ ਵਿੱਚ ਜਿਹੜਾ ਕਲਯੁੱਗ ਵਿੱਚ ਜਿਹੜਾ ਰਾਰਾ ਅੱਖਰ ਹੈ, ਇਹ ਇੱਕ ਰਾਸ ਕਹਿੰਦੇ ਸਾਰਿਆਂ ਦਾ ਆਸਰਾ ਰੂਪ ਹੈ, ਬੇਰ ਚਤੁਰ ਯੁਗ ਜੇ ਨਿਸਤਾਰੇ। ਇਹ ਜਿਹੜੇ ਵੇਦ ਨੂੰ ਗਿਆਨ ਦਾ ਹੁੰਦਾ ਹੈ, ਜਿਸ ਵੇਦ ਨੇ ਜਿਸ ਗਿਆਨ ਨੇ ਚਾਰੇ ਯੁਗਾਂ ਦੇ ਜੀਵ ਨਿਸਤਾਰ ਦਿੱਤੇ ਹੈ, ਉਹ ਗਿਆਨ ਦੀ ਬਖਸ਼ਿਸ਼ ਕਰਨ ਵਾਲਾ ਵਾਹਿਗੁਰੂ ਨਾਮ ਹੈ। ਸੋ ਇਸ ਕਰਕੇ ਕਵੀ ਕਹਿ ਰਿਹਾ, ਸਾਡਾ ਗੁਰਸਿੱਖਾਂ ਦਾ ਜਿਹੜਾ ਗਿਆਨ ਦਾ ਆਸਰਾ ਹੈ, ਜਿਹਦੇ ਆਸਰੇ ਗਿਆਨ ਰਹਿੰਦਾ ਉਹ ਹੈ ਵਾਹਿਗੁਰੂ ਨਾਮ, ਉਹ ਸਾਡਾ ਆਸਰਾ ਹੈ। ਇਸ ਤਰ੍ਹਾਂ ਅੱਗੇ ਜਾ ਕੇ ਇਹਦੇ ਵਿੱਚ ਆ ਜਾਣਾ ਹੈ। ਇੱਥੇ ਥੋੜ੍ਹਾ ਜਿਹਾ ਸੰਖੇਪ ਨਾਲ ਕਹਿ ਰਹੇ ਵੀ ਜਿਹੜਾ ਅਖੀਰ ਤੇ ਰਾਰਾ ਅੱਖਰ ਆਇਆ ਹੈ, ਉਹ ਪਰਮੇਸ਼ਰ ਦੇ ਸਾਰੇ ਰਮ ਰਮਿਆ ਹੋਣ ਕਰਕੇ, ਸਾਰਿਆਂ ਦਾ ਪ੍ਰਕਾਸ਼ਕ ਹੋਣ ਕਰਕੇ ਉਹਦਾ ਨਾਮ ਰਾਮ ਚੰਦ ਹੈ, ਉਹ ਤੋਂ ਇਹ ਚੌਥਾ ਅੱਖਰ ਲਿਆ ਮਨ ਵਿੱਚ ਤੁਸੀਂ ਮੰਨ ਲਓ। ਚਤੁਰ ਬਰਨ ਕੋ ਏਕ ਬਨਾਇਆ। ਇਸ ਤਰ੍ਹਾਂ ਵੀ ਸਾਡੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਜਿਹੜੇ ਚਾਰ ਨਾਮ ਵਾਲੇ ਚਾਰ ਅੱਖਰ ਹੈ ਨਾ, ਇਹਨਾਂ ਨੂੰ ਇਕੱਠਿਆਂ ਕਰਕੇ ਵਾਸਦੇਵ ਹਰ ਗੋਬਿੰਦ ਰਾਮ ਇਹ ਚਾਰਾਂ ਨੂੰ ਇਕੱਠਿਆਂ ਕਰਕੇ ਇੱਕ ਜਿਹੜਾ ਵਾਹਿਗੁਰੂ ਮੰਤਰ ਬਣਾਇਆ ਹੈ ਫਲਦਾਇਕ ਇਹ ਅਧਿਕ ਸੁਹਾਇਆ। ਇਸ ਕਰਕੇ ਬਾਕੀ ਨਾਮਾਂ ਨਾਲੋਂ ਇਹ ਕਹਿੰਦੇ ਜਿਹੜਾ ਜ਼ਿਆਦਾ ਫਲ ਦੇਣ ਵਾਲਾ ਹੋਣ ਕਰਕੇ ਸੁਹਾਇਆ ਸੋਭਨੀਕ ਹੋ ਰਿਹਾ ਹੈ। ਇਹ ਬਾਕੀ ਨਾਮਾਂ ਨਾਲੋਂ ਵੱਡਾ ਹੋ ਕੇ ਜ਼ਿਆਦਾ ਹੋ ਕੇ ਇਹ ਫਲ ਦੇਣ ਵਾਲਾ ਹੋ ਕੇ ਸਜ ਰਿਹਾ ਫਲ ਰਿਹਾ ਸੋਭ ਰਿਹਾ ਹੈ। ਚਤੁਰ ਨਾਮ ਸਿਮਰਨ ਕੀਏ ਏਕੋ। ਕਿਉਂ ਕਹਿੰਦੇ ਬਹੁਤਾ ਫਲ ਦੇਣ ਵਾਲਾ ਹੋ ਕੇ ਵਾਹਿਗੁਰੂ ਨਾਮ ਸੋਭਨੀਕ ਹੋ ਰਿਹਾ ਸਜ ਰਿਹਾ ਉਹ ਕਾਰਨ ਦੱਸਦੇ ਹੈ। ਚਤੁਰ ਨਾਮ ਸਿਮਰਨ ਕੀਏ ਏਕੋ। ਜੇ ਅਸੀਂ ਇੱਕ ਵਾਹਿਗੁਰੂ ਨਾਮ ਸਿਮਰੀਏ ਤੇ ਚੌਹਾਂ ਨਾਮਾਂ ਦਾ ਕਹਿੰਦੇ ਜਾਪ ਹੋ ਜਾਂਦਾ ਹੈ। ਉਹਨੂੰ ਕੋਈ ਵਾਸਦੇ ਬਣ ਦੀ ਲੋੜ ਨਹੀਂ ਹੈ ਕਿਉਂਕਿ ਵਾਹਵਾ ਅੱਖਰ ਆ ਗਿਆ ਇਹਦੇ ਵਿੱਚ ਅਤੇ ਨਾ ਉਹਨੂੰ ਹਰੇ ਰਾਮ ਹਰੇ ਰਾਮ ਹਰੇ ਹਰੇ ਕਹਿਣ ਦੀ ਲੋੜ ਹੈ। ਹਾ ਹਾ ਆ ਗਿਆ ਅਤੇ ਗੋਬਿੰਦ ਗੋਬਿੰਦ ਦੀ ਜਪਣ ਦੀ ਲੋੜ ਨਹੀਂ ਇਹ ਵੀ ਇਹਦੇ ਵਿੱਚ ਗੱਗਾ ਆ ਗਿਆ ਹੈ ਅਤੇ ਰਾਮ ਰਾਮ ਜਪਣ ਦੀ ਲੋੜ ਨਹੀਂ ਕਿਉਂਕਿ ਇਹਦੇ ਵਿੱਚ ਰਾਰਾ ਆ ਗਿਆ ਹੈ। ਇਉਂ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਚਾਰ ਅੱਖਰਾਂ ਨੂੰ ਇਕੱਠਿਆਂ ਕਰਕੇ ਚਾਰ ਨਾਮਾਂ ਦਾ ਇੱਕ ਨਾਮ ਬਣਾਇਆ ਹੈ। ਇੱਕ ਵਾਹਿਗੁਰੂ ਦੇ ਸਿਮਰਨ ਕਰਕੇ ਚੌਹਾਂ ਨਾਮਾਂ ਦਾ ਜਾਪ ਇਕੱਠਾ ਹੋ ਜਾਂਦਾ ਹੈ। ਉਰ ਧਾਰੇ ਜਿਸ ਹੋਤ ਬਿਬੇਕੂ। ਜਿਸ ਵਾਹਿਗੁਰੂ ਗੁਰਮੰਤਰ ਨੂੰ ਹਿਰਦੇ ਵਿੱਚ ਧਾਰਿਆਂ ਵਸਾਇਆ ਹੋਇਆ ਜੀਵ ਈਸ਼ ਦੀ ਏਕਤਾ ਦਾ ਗਿਆਨ ਹੋ ਜਾਂਦਾ ਹੈ। ਸੋਰਠਾ ਸ੍ਰੀ ਸਨਗੁਰ ਸ੍ਰੀ ਸਰਗੁਣ ਜੇ ਨਾਮ। ਕਵੀ ਜੀ ਕਹਿੰਦੇ ਇਸ ਤਰ੍ਹਾਂ ਜਿਹੜੇ ਉਹ ਸਰਗੁਣ ਸਰੂਪ ਦੇ ਬੇਅੰਤ ਬੇਅੰਤ ਨਾਮ ਹਨ ਤਿੰਨ ਤੇ ਇਉਂ ਜਾਣਿਓ ਅਧਿਕ। ਕਵੀ ਨੇ ਉਹ ਜਿੰਨੇ ਵਾਹਿਗੁਰੂ ਦੇ ਸਰਗੁਣ ਸਰੂਪ ਦੇ ਨਾਮ ਹੈ ਉਹਨਾਂ ਵਿੱਚੋਂ ਵਾਹਿਗੁਰੂ ਨਾਮ ਨੂੰ ਬਹੁਤ ਵੱਡਾ ਜਾਣਿਆ ਸਮਝਿਆ ਹੈ। ਔਰ ਅਰਥ ਮਤ ਧਾਮ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ ਸੁਤਰਾ ਜਨੋ ਵਾਹਿਗੁਰੂ ਨਾਮ ਦੇ ਜਿਹੜੇ ਮਤ ਧਾਮ ਬੁੱਧੀ ਦਾ ਘਰ ਪੁਰਸ਼ ਹੈ ਪਰ ਬੁੱਧੀਵਾਨ ਪੁਰਸ਼ ਹੈ ਹੋਰ ਵੀ ਅਰਥ ਕਰਦੇ ਹਨ। ਘਰ ਹੈ ਸੁਖਦ ਅਨੰਤ ਕਤ। ਕਹਿੰਦੇ ਅਨੰਤ ਗਤ ਅਨੇਕ ਤਰ੍ਹਾਂ ਦੇ ਜਿਹੜੇ ਅਰਥ ਹੈ ਨਾ ਜੋ ਸੁਖ ਦੇਣ ਵਾਲੇ ਹੈ ਉਹ ਵਾਹਿਗੁਰੂ ਨਾਮ ਦੇ ਅਰਥ ਬੁੱਧੀਵਾਨ ਹੋਰ ਬੇਅੰਤਰਾਂ ਦੇ ਕਰਦੇ ਹੈ। ਮੈਂ ਕਹਿੰਦੇ ਥੋੜ੍ਹੇ ਜਿਹੇ ਇਸ ਤਰ੍ਹਾਂ ਅਰਥ ਕਰਕੇ ਨਾਮ ਦੇ ਅਰਥ ਕੀਤੇ ਵਾਹਿਗੁਰੂ ਨਾਮ ਦੇ ਅਰਥ ਕੀਤੇ ਮੈਂ ਨਾ ਕੀਤੇ ਹੈ ਹੋਰ ਜਿਹੜੇ ਕੋਈ ਬੁੱਧੀ ਤੇ ਕਰ ਬਾਬਾਨ ਬੁੱਧੀਵਾਨ ਪੁਰਸ਼ ਹੈ ਇਹ ਵਾਹਿਗੁਰੂ ਨਾਮ ਦੇ ਅਨੇਕ ਤਰ੍ਹਾਂ ਨਾਲ ਅਰਥ ਕਰਦੇ ਹੈ। ਇੱਕ ਪੁਸਤਕ ਵੀ ਛਪੀ ਹੋਈ ਹੈ ਜਿਹਦੇ ਵਿੱਚ ਵਾਹਿਗੁਰੂ ਦੇ 500 ਅਰਥ ਕੀਤੇ ਹੋਏ ਹੈ ਹੋਈ ਤੁਸੀਂ ਪੜ੍ਹ ਲਓ ਫਿਰ ਤੁਹਾਨੂੰ ਇਹ ਨਾਮ ਸਾਰਾ ਸਮਝ ਹੋ ਜੂ। ਇੱਕ ਵਿਦਵਾਨ ਦੀ ਲਿਖੀ ਹੋਈ ਹੈ ਉਹ ਲਾਹੌਰ ਦੀ ਛਪੀ ਹੋਈ ਹੈ ਸ਼ੈਂਟ ਹੁਣ ਨਾ ਛਪਦੀ ਹੋਵੇ ਕਿਤੇ ਧਾਰਮਿਕ ਸਥਾਨ 'ਤੇ ਕਿਤੇ ਨਿਰਮਲਿਆ ਉਦਾਸੀਆਂ ਦੇ ਸਾਧੂਆਂ 'ਤੇ ਤਾਂ ਪਈ ਹੋਊਗੀ। ਇਸ ਤਰ੍ਹਾਂ ਇੱਥੇ ਵੀ ਬਹੁਤ ਪੁਰਾਤਨ ਪੁਸਤਕਾਂ ਸੀਗੀਆਂ ਮਤ ਇੱਧਰ ਉੱਧਰ ਹੋ ਗਏ ਬਸ ਇਹਨਾਂ ਨੇ ਚੱਕ ਕੇ ਉਹ ਗੋਇੰਦਵਾਲ ਸਿੱਟੇ ਪਤਾ ਕੋਈ ਨਹੀਂ ਸੀਗਾ ਇਹੋ ਜਿਹੇ ਸੀ ਲਾਣਾ ਅਨਪੜ੍ਹ ਇਕੱਠਾ ਹੋਇਆ ਇੱਥੇ ਮਗਰੋਂ ਉਹ ਥੋੜ੍ਹੀਆਂ ਬਹੁਤਾਂ ਜਿਹੜੀਆਂ ਇੱਧਰ ਉੱਪਰ ਰਹਿ ਰੂ ਗਈਆਂ ਉਹ ਬਚ ਬੁਝ ਗਈਆਂ ਸਾਰੀਆਂ ਅਗਨ ਭੇਟ ਹੋ ਗਈਆਂ। ਇੱਥੇ ਬਹੁਤ ਹੀ ਸੰਤ ਸੁਜਾਲਾ ਸਿੰਘ ਜੀ ਸਿਆਣੇ ਸੀ ਸੰਤ ਸ਼ੇਰ ਸਿੰਘ ਜੀ ਬਹੁਤ ਚੰਗੇ ਵਿਦਵਾਨ ਸੀ ਅਤੇ ਉਹ ਉਹਨਾਂ ਦੀਆਂ ਬਹੁਤ ਹੀ ਸੰਭਾਲ ਸੰਭਾਲ ਕੇ ਪੁਸਤਕਾਂ ਰੱਖੀਆਂ। ਆ ਦੋ ਚਾਰ ਜਿਵੇਂ ਕਰਮ ਵਿਪਾਕ ਹੈ ਹੋਰ ਇੱਕ ਅਜੀਬ ਤਰ੍ਹਾਂ ਦੀ ਆ ਪੰਜ ਗ੍ਰੰਥੀ ਹੈ ਜਿਹਦੇ ਵਿੱਚ ਵਿੱਚ ਦਸਵੇਂ ਪਾਤਸ਼ਾਹ ਦੀਆਂ ਬਾਣੀਆਂ ਵੀ ਹੈ ਹੋਰ ਆ ਨਸੀਹਤ ਨਾਮ ਹੈ ਰਤਨ ਮਾਲਾ ਹੈ ਇਸ ਤਰ੍ਹਾਂ ਪੁਰਾਣ ਸੰਗਲੀ ਹੈ ਅਤੇ ਉਹ ਵੀ ਉਹਦੇ ਵਿੱਚ ਅਜੀਬ ਤਰ੍ਹਾਂ ਦੀਆਂ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਦੀਆਂ ਹੋਰ ਸਤਿਗੁਰਾਂ ਦੀਆਂ ਫੋਟੋਆਂ ਹੱਥਾਂ ਨਾਲ ਹੀ ਬਣਾਈਆਂ ਚਰਿੱਤਰਾਂ ਦੀਆਂ। ਆਪਾਂ ਸ਼ਾ ਵਿਭਾਗ ਵਾਲੇ ਇੱਕ ਵਾਰੀ ਉਹ ਪੁਸਤਕ ਦੇ ਕੇ ਗਏ, ਉਹ ਸਾਰਾ ਇਹਦਾ ਫੋਟੋ ਕਾਪੀ ਕਰਕੇ ਉੱਥੇ ਲੈ ਕੇ ਗਏ। ਇੱਧਰ ਫਰੀਦਕੋਟ ਵਾਲੇ ਆ ਕੇ ਉਹ ਕਹਿੰਦੇ ਵੀ ਇਹਨੂੰ ਗਾਉਣਾ ਨਹੀਂ ਹੈ, ਇਹ ਬਹੁਤ ਅਮੋਲਕ ਪੁਸਤਕ ਹੈ, ਪੁਰਾਤਨ ਪੁਸਤਕ ਹੈ। ਇਸ ਤਰ੍ਹਾਂ ਮੇਰੀ ਦੇਖ ਰੇਖ ਤੁਸੀਂ ਕਰਦੇ ਰਹਿਣਾ ਹੈ, ਅਤੇ ਜੇ ਨਹੀਂ ਸੰਭਾਲਣੀ ਤਾਂ ਫਿਰ ਸਾਨੂੰ ਦਿਓ, ਅਸੀਂ ਆਪੇ ਸੰਭਾਲਾਂਗੇ। ਇਸ ਤਰ੍ਹਾਂ ਜਾਣੀ ਜਿਹੜੀਆਂ ਧਾਰਮਿਕ ਪੁਸਤਕਾਂ ਜਿਨ੍ਹਾਂ ਵਿੱਚ ਵਾਹਿਗੁਰੂ ਨਾਮ ਦੇ ਬੇਅੰਤ ਬੇਅੰਤ ਅਰਥ ਕੀਤੇ ਹੈ, ਉਹ ਵਿਦਵਾਨਾਂ ਦੀਆਂ ਛਪੀਆਂ ਹੋਈਆਂ ਥੋੜ੍ਹੀਆਂ ਥਾਵਾਂ ਵਿੱਚ ਹੈਗੀਆਂ ਹਨ। ਇਸੇ ਕਰਕੇ ਕਵੀ ਨੇ ਇੱਥੇ ਇਸ਼ਾਰਾ ਦਿੱਤਾ ਹੈ ਵੀ ਜਿਹੜੇ ਬੁੱਧੀ ਦੇ ਘਰ ਵਿਦਵਾਨ ਹੈ, ਉਹ ਸੁੱਖ ਦੇਣ ਵਾਲਾ ਜਿਹੜਾ ਵਾਹਿਗੁਰੂ ਨਾਮ ਹੈ ਉਹਦੇ ਅਨੇਕ ਤਰ੍ਹਾਂ ਦੇ ਨਾਲ ਹੋਰ ਵੀ ਅਰਥ ਕੀਤ ਕਰਦੇ ਹੈ। ਮੈਂ ਥੋੜ੍ਹੇ ਜਿਹੇ ਅਰਥ ਕੀਤੇ ਹਨ। ਦੋਹਰਾ ਬੀਜ ਮੰਤਰ ਬਾਰ ਨਾਮ ਹੈ, ਫਿਰ ਕਹਿੰਦੇ ਜਿਹੜਾ ਬਾਰ ਨਾਮ ਹੈ ਨਾ, ਸ੍ਰੇਸ਼ਟ ਨਾਮ ਵਾਹਿਗੁਰੂ ਹੈ, ਇਹ ਬੀਜ ਮੰਤਰ ਵੀ ਹੈ। ਜਿਵੇਂ ਇੱਕ ਓਂਕਾਰ, ਇਹਨੂੰ ਵੀ ਬੀਜ ਮੰਤਰ ਕਹਿੰਦੇ ਹੈ। ਅਤੇ ਇਹਦਰ ਹੁਣ ਜਿਹੜਾ ਵਾਹਿਗੁਰੂ ਨਾਮ ਹੈ ਸ੍ਰੇਸ਼ਟ, ਇਹ ਵੀ ਬੀਜ ਮੰਤਰ ਹੈ, ਕਿਉਂਕਿ ਇੱਕ ਇੱਕ ਅੱਖਰ ਆਇਆ ਨਾ ਹਰ ਇੱਕ ਨਾਮ ਵਿੱਚੋਂ, ਨਾਮਾਂ ਵਿੱਚੋਂ, ਜਿਸ ਕਰਕੇ ਹਰ ਇੱਕ ਨਾਮ ਦਾ ਜਾਣੀ ਇੱਕ ਅੱਖਰ ਜਿਹੜਾ ਲਿਆ ਇਹ ਇੱਕ ਉਦਾਣਾ ਲਿਆ ਹੈ, ਦੂਜੇ ਨਾਮ ਦਾ ਜਿਹੜਾ ਇੱਕ ਅੱਖਰ ਲੈ ਲਿਆ ਸਾਨੂੰ ਦੂਜਾ ਲੈ ਲਿਆ। ਇਸ ਤਰ੍ਹਾਂ ਇਹ ਕਹਿੰਦੇ ਜਿਹੜਾ ਸ੍ਰੇਸ਼ਟ ਵਾਹਿਗੁਰੂ ਨਾਮ ਹੈ ਇਹ ਬੀਜ ਮੰਤਰ ਵੀ ਹੈ। ਜਿਹੜਾ ਕੋਈ ਜਿਹਦੇ ਜਪਣੇ ਕਰਕੇ ਉਹਦੇ ਵਿੱਚ ਜਿਹੜੇ ਭਾਵ ਹੈ ਗੁੱਝੇ ਜਿਹੇ ਹੋਣ, ਅਤੇ ਜਿਹਦੇ ਜਪਣੇ ਕਰਕੇ ਸਿੱਧੀ ਪ੍ਰਾਪਤੀ ਹੋਵੇ, ਯਾਨੀ ਕੋਈ ਨਾ ਕੋਈ ਪ੍ਰਾਪਤ ਹੋਵੇ, ਉਹਨੂੰ ਬੀਜ ਮੰਤਰ ਕਹਿੰਦੇ ਨੇ। ਸੋ ਇਸ ਤਰ੍ਹਾਂ ਵੀ ਬਾਹਰੋਂ ਜਪਿਆ ਹੋਇਆ ਪਤਾ ਨਹੀਂ ਲੱਗਦਾ ਵੀ ਇਹਦਾ ਅਰਥ ਕੀ ਹੈ, ਗੁੱਝੇ ਮਹਿਨੇ ਹੋਣ ਅਤੇ ਜਪਣੇ ਕਰਕੇ ਸਿੱਧੀ ਪ੍ਰਾਪਤ ਹੋਵੇ। ਸੋ ਇਸ ਤਰ੍ਹਾਂ ਜਿਹੜੇ ਕੋਈ ਭਗਤਾਂ ਲਈ ਇਹੋ ਜਿਹੇ ਨਾਮ ਹੈ ਉਹਨਾਂ ਨੂੰ ਬੀਜ ਮੰਤਰ ਕਿਹਾ ਹੋਇਆ ਧਾਰਮਿਕ ਪੁਸਤਕਾਂ ਵਿੱਚ, ਜਿਨ੍ਹਾਂ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਉਹ ਮੂਲ ਮੰਤਰ ਜਿੱਥੋਂ ਸ਼ੁਰੂ ਹੁੰਦਾ ਪਹਿਲਾਂ, ਉੱਥੇ ਵੀ ਇੱਕ ਓਂਕਾਰ ਹੈ ਬੀਜ ਮੰਤਰ। ਇਹਦੇ ਜਿਹੜੇ ਵਾਹਿਗੁਰੂ ਨਾਮ ਹੈ ਇਹ ਚਾਰ ਅੱਖਰ ਹੈ, ਇਸ ਨੂੰ ਵੀ ਇਹ ਕਹਿੰਦੇ ਬੀਜ ਮੰਤਰ ਹੈ ਸ੍ਰੇਸ਼ਟ ਨਾਮ ਹੈ। ਰਿਦਨ ਸਿੱਧਨ ਧਾਮ, ਇਹ ਰਿਧੀਆਂ ਦਾ ਸਿੱਧੀਆਂ ਦਾ ਤਾਂ ਵਾਹਿਗੁਰੂ ਨਾਮ ਘਰ ਹੀ ਹੈ, ਜਿੱਥੇ ਰਿਧੀਆਂ ਸਿੱਧੀਆਂ ਰਹਿੰਦੀਆਂ ਨਾ, ਨਿਵਾਸ ਕਰਦੀਆਂ, ਇਹ ਵਾਹਿਗੁਰੂ ਨਾਮ ਵਿੱਚ ਰੱਖਦੀਆਂ ਨਿਵਾਸ। ਜੇ ਕੋਈ ਕਹੇ ਵੀ 18 ਸਿੱਧੀਆਂ ਕਿੱਥੇ ਰਹਿੰਦੀਆਂ, ਕਿੱਥੇ ਉਹਨਾਂ ਦਾ ਮਕਾਨ ਹੈ, ਤਾਂ ਇਹ ਕਥਾ ਕਰਨ ਵਾਲਾ ਦੱਸ ਦੂ ਵੀ ਰਿਧੀਆਂ ਸਿੱਧੀਆਂ ਦਾ ਕਿਹੜਾ ਘਰ ਹੈ, ਵਾਹਿਗੁਰੂ ਨਾਮ ਹੈ, ਇਹਦੇ ਵਿੱਚ ਰਹਿੰਦੀਆਂ, ਉਹ ਇਹਦੇ ਵਿੱਚ ਨਿਸ਼ਚਰ ਰਹਿੰਦੀਆਂ ਹਨ। ਜਿਹੜਾ ਜਪਦਾ ਹੈ ਵਾਹਿਗੁਰੂ ਨੂੰ, ਇਹ ਰਿਧੀਆਂ ਵੀ ਮਿਲ ਜਾਂਦੀਆਂ, ਸਿੱਧੀਆਂ ਵੀ ਮਿਲ ਜਾਂਦੀਆਂ। ਜੇ ਪ੍ਰਭ ਕੈ ਸਿਮਣ ਰਿੱਧ ਸਿੱਧ ਨਾ ਨਿਧ, ਪ੍ਰਭ ਕੈ ਸਿਮਣ ਗਿਆਨ ਧਿਆਨ ਤਤ ਬੁੱਧ ਕਿਹਾ ਹੈ, ਉਹ ਪਰਮੇਸ਼ਰ ਦੇ ਸਿਮਣ ਕਰਕੇ ਇੱਥੇ ਆ ਵੀ ਵਾਹਿਗੁਰੂ ਜਿਹੜਾ ਨਾਮ ਹੈ ਇਹ ਬੀਜ ਮੰਤਰ ਹੈ, ਤੇ ਰਿਧੀਆਂ ਸਿੱਧੀਆਂ ਤਾਂ ਮਾਨਵ ਇਹ ਘਰ ਹੀ ਹੈ। ਮੋਖ ਪਰਮ ਸੁਖ ਦੇਤ ਹੈ, ਫਿਰ ਜਿਹੜਾ ਮੁਕਤੀ ਦਾ ਸਭ ਤੋਂ ਵੱਡਾ ਸੁਖ ਹੈ, ਉਹ 11 ਦਰਜੇ ਹੈ ਸੁਖ ਦੇ, ਪਰ ਅਖੀਰੀ ਜਿਹੜਾ ਮੁਕਤੀ ਦਾ ਸੁਖ ਹੈ ਸਭ ਤੋਂ ਵੱਡਾ ਸੁਖ ਹੈ। ਮੁਕਤੀ ਤੋਂ ਜਿਹੜਾ ਪਰਮ ਕੀ ਵੱਡਾ ਸੁਖ ਹੈ, ਉਸਨੂੰ ਵੀ ਇਹ ਵਾਹਿਗੁਰੂ ਨਾਮ ਜਪਣ ਵਾਲੇ ਨੂੰ ਦੇਣ ਵਾਲਾ ਹੈ। ਸਿਮਰਹ ਅੱਠ ਹਜਾਮ, ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹੈ, ਕਥਾ ਸੁਣ ਵਾਲੇ ਸਰੋਤਿਓ, ਮਨ ਲਾ ਕੇ ਵਾਹਿਗੁਰੂ ਨਾਮ ਨੂੰ ਤੁਸੀਂ ਅੱਠੇ ਪੈਰੀ ਸਿਮਰਿਆ ਕਰੋ। ਚੌਪਈ ਅੱਖਰ ਮਧੁਰ ਮਨੋਹਰ ਚਾਰ, ਤੇਰੇ ਜਿਹੜੇ ਚਾਰ ਅੱਖਰ ਹੈ ਨਾ ਵਾਹਿਗੁਰੂ ਨਾਮ ਦੇ, ਇਹ ਬਹੁਤ ਮਿੱਠੇ ਪਿਆਰੇ ਹੈ, ਸੁਖਦਾਈ ਹੈ ਤੇ ਮਨੋਹਰ, ਮਨ ਨੂੰ ਚਰਾਉਣ ਵਾਲੇ ਹੈ। ਮਨ ਇਹਨਾਂ ਵਿੱਚ ਖਿੱਚਿਆ ਜਾਂਦਾ, ਜਦੋਂ ਜਪਦਾ ਮਨ ਲੱਗਣ ਲੱਗ ਜਾਂਦਾ, ਫਿਰ ਮਨ ਇੱਧਰ ਨੂੰ ਜਾਂਦਾ ਵਾਰ ਵਾਰ। ਕਹਿੰਦੇ ਜਿਹੜੇ ਚਾਰ ਅੱਖਰ ਹੈ ਬਹੁਤ ਮਨੋਹਰ, ਮਨ ਨੂੰ ਚਰਾਉਣ ਵਾਲੇ, ਮੋਹ ਲੈਣ ਵਾਲੇ ਹੈ, ਅਤੇ ਬਹੁਤ ਹੀ ਇਹ ਚਾਰ ਅੱਖਰ ਮਧੁਰ ਹਨ, ਮਿੱਠੇ ਹੈ। ਉਹ ਕੁਝ ਅੱਖਰ ਜੇ ਖਰਦੜੇ ਜੇ ਵੀ ਹੈ, ਜਿਹੜੇ ਉਹ ਜਵਾਨ ਤੇ ਬਹੁਤ ਔਖੇ ਜੇ ਬੋਲੇ ਜਾਂਦੇ, ਇਹ ਵਾਹ ਵਾਹ ਹਾ ਹਾ ਗੱਗਾ ਰਾਰਾ ਸੌਖੇ ਬੋਲੇ ਜਾਂਦੇ। ਇਸ ਕਰਕੇ ਜਿਵੇਂ ਉਹ ਢੱਡਾ ਜਾਏ ਭੱਬਾ ਜਾਏ, ਉਹ ਥੋੜ੍ਹੇ ਜਿਹੇ ਉਚਾਰਨ ਵਿੱਚ ਔਖੇ ਜਿਹੇ ਹੋ ਜਾਂਦੇ, ਇਹ ਸੌਖੇ ਹਨ। ਇਸ ਕਰਕੇ ਕਹਿੰਦੇ ਚਾਰ ਅੱਖਰ ਬੜੇ ਸੋਹਣੇ ਮਿੱਠੇ ਪਿਆਰੇ ਹਨ। ਚਾਰ ਵੇਦ ਕੇ ਜਨ ਹਸਾਰ, ਜਿਹੜਾ ਚਾਰ ਵੇਦਾਂ ਦਾ ਸਾਰ ਸਿਧਾਂਤ ਹੈ ਨਾ, ਉਹ ਚਾਰ ਅੱਖਰ ਜਿਹੜੇ ਵਾਹਿਗੁਰੂ ਦੇ ਹਨ ਉਹਨਾਂ ਵਿੱਚ ਹੀ ਜਾਣ ਲਓ। ਚਾਰ ਵੇਦ ਕੋ ਜਾਨੋ ਸਾਰ, ਜਿਹੜੇ ਚਾਰ ਕੀ ਸੁੰਦਰ ਗਿਆਨਮਈ ਪੁਸਤਕਾਂ ਹੈ, ਉਪਨਿਸ਼ਦਾਂ ਵਗੈਰਾ ਹੈ, ਜਿਹੜੀਆਂ ਗਿਆਨਮਈ ਚਾਰ ਸੁੰਦਰ ਪੁਸਤਕਾਂ ਹੈ, ਉਹਨਾਂ ਦਾ ਜਿਹੜਾ ਸਾਰ ਸਿਧਾਂਤ ਹੈ ਉਹ ਸਿੱਟਾ ਹੈ। ਕਹਿੰਦੇ ਵਾਹਿਗੁਰੂ ਨਾਮ ਹੀ ਤੁਸੀਂ ਜਾਣ ਲਓ। ਚਾਰ ਬਰਨ ਕੋ ਹਰਨ ਵਿਕਾਰ, ਜਿਹੜੇ ਵਾਹਿਗੁਰੂ ਦੇ ਚਾਰ ਅੱਖਰ ਹਨ, ਇਹ ਚਾਰੇ ਵਰਨਾਂ ਦੇ, ਭਾਵੇਂ ਬ੍ਰਾਹਮਣ ਹੋਵੇ, ਭਾਵੇਂ ਛਤਰੀ ਹੋਵੇ, ਭਾਵੇਂ ਬੈਸ ਹੋਵੇ, ਭਾਵੇਂ ਕੋਈ ਸ਼ੂਦਰ ਹੋਵੇ, ਜਿਹੜਾ ਜੋ ਕੋਈ ਜਪਦਾ ਹੈ ਉਹਦੇ ਵਿਕਾਰਾਂ ਨੂੰ ਇਹ ਨਾਸ ਕਰ ਦੇਣ ਵਾਲੇ ਹਨ। ਖੱਤਰੀ ਬੈਸ, ਬ੍ਰਾਹਮਣ ਸੂਦ ਬੈਸ, ਉਧਰ ਹੈ ਸਿਮਰ ਚੰਡਾਲ, ਇਹ ਚਾਰ ਵੱਖਰ ਜਿਹੜੇ ਅੱਖਰ ਹਨ ਵਾਹਿਗੁਰੂ ਨਾਮ ਦੇ, ਚਾਰੇ ਵਰਨਾਂ ਦੇ ਵਿਕਾਰਾਂ ਨੂੰ ਨਾਸ ਕਰਨ ਵਾਲੇ ਹਨ। ਚਾਰ ਜੋ ਆਸ਼ਰਮ ਸੁਖਦ ਆਚਾਰ, ਇਸੇ ਤਰ੍ਹਾਂ ਜਿਹੜੇ ਕੋਈ ਚਾਰ ਅਸਰ ਮੰਨੇ ਗਏ, ਪਹਿਲਾਂ ਉਹ ਬ੍ਰਹਮਚਾਰੀ ਅਸਰਮ, ਜਾਣੀ 25 ਸਾਲ ਤੱਕ ਬ੍ਰਹਮਚਰਜ ਰੱਖਣਾ, ਬ੍ਰਹਮਚਾਰੀ ਰਹਿਣਾ, ਵਿੱਦਿਆ ਪੜ੍ਹਨੀ, ਇਸ ਤਰ੍ਹਾਂ ਇੱਧਰ ਸਿਆਣੇ ਬਣਨਾ 25 ਸਾਲ ਤੱਕ, ਉਸ ਤੋਂ ਬਾਅਦ ਫਿਰ ਗ੍ਰਿਸਤਾ ਸ਼ਰਮ, ਫਿਰ ਸ਼ਾਦੀ ਕਰਾ ਕੇ ਇੱਧਰ ਪ੍ਰਵਿਰਤ ਹੋ ਜਾਣਾ, ਬੱਚੇ ਹੋ ਗਏ, ਉਹਨਾਂ ਦਾ ਪਾਲਣ ਪੋਸ਼ਣ ਹੋ ਗਿਆ, ਦੇਖ ਰੇਖ ਹੋ ਗਈ, ਕਿਉਂ 25 ਸਾਲ ਜਾਣੀ 50 ਸਾਲ, 25 ਸਾਲ ਪਹਿਲਾਂ ਬ੍ਰਹਮਚਾਰ, ਉਸ ਤੋਂ ਬਾਅਦ ਫਿਰ ਗ੍ਰਿਸਤੀ, 25 ਸਾਲ ਤੱਕ ਇਸ ਆਸ਼ਰਮ ਵਿੱਚ ਰਹਿਣਾ, ਇਹਦੇ ਵਿੱਚ ਵਿਸ਼ਰਾਮ ਕਰਨਾ, ਇਹਦੇ ਵਿੱਚ ਟਿਕੇ ਰਹਿਣਾ, ਉਦੋਂ ਹੈ ਤੀਜਾ ਆਸਰਮ ਹੈ ਬਾਨ ਪ੍ਰਸਤ, ਉਹ ਵੀ ਥੋੜ੍ਹਾ ਜਿਹਾ ਇਕਾਂਤ ਰਹਿਣਾ ਤਾਂ ਕਰੇ, ਪਰ ਉਹ ਪਰਿਵਾਰ ਦੀ ਨਜ਼ਰਸਾਨੀ ਜੀ ਕਰੀ ਜਾਣੀ, ਜੇ ਕੋਈ ਇੱਧਰ ਉੱਧਰ ਕਰਦਾ ਉਦੋਂ ਤੁਹਾਨੂੰ ਕਹਿਣਾ ਸੁਣਨਾ ਨਹੀਂ, ਉਹ ਜੇ ਮਰਜ਼ੀ ਕਰੀ ਜਾਣ, ਜਾਣੀ ਇਸ ਤਰ੍ਹਾਂ ਥੋੜ੍ਹਾ ਜਿਹਾ ਪਾਸੇ ਜੇ ਰਹਿਣਾ, ਇਕਾਂਤ ਜੇ ਹੋ ਕੇ ਰਹਿਣਾ, ਇਹ ਹੈ ਤੀਜਾ ਬਾਨ ਪ੍ਰਸ। ਵੀ ਜਿਵੇਂ ਜੰਗਲ ਦੇ ਵਿੱਚ ਕੋਈ ਰਹਿੰਦਾ ਹੁੰਦਾ, ਉਹ ਵੱਖਰੇ ਰਹਿੰਦਾ ਹੁੰਦਾ ਨੇ, ਉਹ ਪਾਸੇ ਜੇ ਹੋ ਕੇ ਘਰ ਦੇ ਮਕਾਨ ਵਿੱਚ ਬਣਾ ਕੇ ਉਹਦੇ ਰਹਿਣਾ, ਦੇਖ ਹੀ ਜਾਣਾ ਵੀ ਠੀਕ ਕਰ ਰਹੇ ਹੈ ਗਲਤ ਤਾਂ ਨਹੀਂ ਕਰ ਰਹੇ, ਜਿੱਥੇ ਕੋਈ ਹੋ ਰਿਹਾ ਉੱਥੇ ਕਹਿ ਸੁਣ ਦੇਣਾ, ਇਹ ਹੈ ਤੀਜਾ। ਅਤੇ ਚੌਥਾ ਹੈ ਸੰਨਿਆਸ, ਵੀ ਸਭ ਕੁਛ ਦਾ ਤਿਆਗ ਕਰਕੇ ਪਰਮੇਸ਼ੁਰ ਦੇ ਭਜਨ ਸਿਮਰਨ ਦੇ ਪ੍ਰਾਇਣ ਹੋ ਜਾਣਾ, ਵੀ ਮੁਰੇ ਕੋਈ ਜੰਮੇ ਖੁਰਾ ਖੋਲ ਪਤਾਸੇ ਪੀਵੇ, ਵੀ ਸਾਨੂੰ ਕੀ ਕੁਝ, ਹੁਣ ਇਹ ਸਿਆਣੇ ਇਹਨ ਸਵਾਰਨ ਕੇ ਬਗਾਨਣ, ਆਪਾਂ ਆਪਣਾ ਸਵਾਰਨਾ ਹੈ। ਇਉਂ ਜਿਹੜੇ ਅਖੀਰਲੇ 25 ਸਾਲ ਹੈ ਉਹ ਪਰਮੇਸ਼ੁਰ ਦੇ ਸਿਮਰਨ ਵਿੱਚ ਲਾਉਣੇ, ਇੱਧਰ ਨਹੀਂ ਕਿਸੇ ਪਾਸੇ ਧਿਆਨ ਦੇਣਾ, ਇਹ ਹੈ ਚੌਥਾ ਸਰਮ ਸੰਨਿਆਸ। ਤੇ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਚਾਰ ਅਸਰ ਅਮਕੇ ਹੈ ਉਹਨਾਂ ਵਾਲ ਵਾਸਤੇ ਵੀ ਇਹ ਸੁੱਖ ਦੇਣ ਵਾਲਾ ਹੈ। ਕਹਿੰਦੇ ਧਾਰਨ ਯੋਗ ਹੈ ਵਾਹਿਗੁਰੂ ਨਾਮ, ਜੇ ਕੋਈ ਬ੍ਰਹਮਚਾਰੀ ਹੈ ਜੇ ਉਹ ਜਪੂਗਾ ਉਹਨੂੰ ਵੀ ਸੁੱਖ ਦੇਊ ਇਹ, ਜੇ ਗ੍ਰਿਸਤੀ ਬਣ ਕੇ ਵਾਹਿਗੁਰੂ ਵਾਹਿਗੁਰੂ ਜਪੂ ਉਹਨੂੰ ਵੀ ਸੁੱਖ ਬਖਸ਼ੂਗਾ ਇਹ, ਜੇ ਕੋਈ ਗ੍ਰਿਸਤੀ ਬਣ ਕੇ ਹੁਣ ਥੋੜ੍ਹਾ ਜਿਹਾ ਵੱਖਰਾ ਰਹਿਣ ਲੱਗਿਆ ਪਾਸੇ ਰਹਿਣ ਲੱਗਿਆ ਕਾਂਤ ਰਹਿਣ ਲੱਗਿਆ ਜਪੂ ਫਿਰ ਉਹ ਵੀ ਸੌਖਾ ਰਹੂ, ਜੇ ਸਭ ਕੁਝ ਛੱਡ ਕੇ ਪਰੇ ਹੋ ਗਿਆ ਵਾਹਿਗੁਰੂ ਵਾਹਿਗੁਰੂ ਜਪੂ ਉਹ ਵੀ ਸੌਖਾ ਰਹੂ। ਇਸ ਕਰਕੇ ਚਾਰ ਜਿਹੜੇ ਅਸਰ ਉਹਨਾਂ ਨੂੰ ਸੁੱਖ ਦੇਣ ਵਾਲਾ ਹੈ ਇਹ ਧਾਰਨ ਕਰਨ ਯੋਗ ਹੈ। ਚਾਰ ਮੁਕਤ ਕੇ ਇਹੋ ਦਾਰ ਚਾਰ। ਕਵੀ ਜੀ ਕਹਿੰਦੇ ਜਿਹੜਾ ਵਾਹਿਗੁਰੂ ਨਾਮ ਹੈ ਨਾ ਇਹ ਤਾਂ ਜਿਹੜੀਆਂ ਚਾਰ ਮੁਕਤੀਆਂ ਵਿਕੁੰਠ ਦੀਆਂ ਮੰਨੀਆਂ ਹਨ ਉਹਨਾਂ ਦੇ ਮਨੋ ਇਹ ਚਾਰ ਅਖਰ ਚਾਰ ਦਰਵਾਜ਼ੇ ਹਨ, ਜਿਵੇਂ ਉਹ ਵਿਕੁੰਠ ਦੀਆਂ ਚਾਰ ਮੁਕਤੀਆਂ। ਇੱਕ ਐਸਾ ਲੋਕ ਵਿਕੁੰਠ ਲੋਕ ਦੇ ਵਿੱਚ ਚਲੇ ਜਾਣਾ, ਜਾਣੀ ਭਗਵਾਨ ਵਿਸ਼ਨੂੰ ਜਿੱਥੇ ਉਸ ਦੇ ਲੋਕ ਵਿੱਚ ਚਲੇ ਜਾਣਾ, ਜਿਵੇਂ ਕੋਈ ਇੱਥੋਂ ਚੰਡੀਗੜ੍ਹ ਜਾਂ ਦਿੱਲੀ ਚਲਾ ਜਾਏ ਅਤੇ ਜੇ ਉਹਨੂੰ ਕੋਈ ਪੁੱਛੇ ਕਿੱਥੇ ਰਹਿੰਦਾ, ਮੈਂ ਇੱਥੇ ਰਹਿੰਦਾ ਜੀ, ਭਾਵੇਂ ਔਖਾ ਹੋਵੇ ਭਾਵੇਂ ਸੌਖਾ ਹੋਵੇ ਵੀ ਉਹ ਦੇ ਲੋਕ ਵਿੱਚ ਚਲੇ ਜਾਣਾ, ਉੱਥੇ ਕੋਈ ਉਹਨੂੰ ਸੁੱਖ ਸਹੂਲਤ ਹੋਵੇ ਜਾਂ ਨਾ ਹੋਵੇ ਵਿਕੁੰਠ ਦੀ, ਪਰ ਉੱਥੇ ਚਲੇ ਜਾਣਾ। ਇੱਕ ਇਹ ਵੀ ਮੁਕਤੀ ਹੈ ਉਸਦੇ ਲੋਕ ਵਿੱਚ ਚਲੇ ਜਾਣਾ। ਉਸ ਤੋਂ ਬਾਅਦ ਹੈ ਵੀ ਸਰੂਪ, ਵੀ ਜਿਹੋ ਜਿਹਾ ਭਗਵਾਨ ਵਿਸ਼ਨੂੰ ਦਾ ਸਰੂਪ ਹੈ ਉਹੋ ਜਿਹਾ ਸਰੂਪ ਪ੍ਰਾਪਤ ਹੋ ਜਾਣਾ, ਜਾਣੀ ਬਾਕੀ ਸਹੂਲਤਾਂ ਨਹੀਂ। ਜਿਵੇਂ ਵਿਸ਼ਨੂੰ ਕੋਲ ਲੱਛਮੀ ਹੈ ਹੋਰ ਸੰਖ ਵਗੈਰਾ ਹੈ ਅਤੇ ਕੌਸਤਕ ਮਣੀ ਹੈ, ਸੁਦਰਸ਼ਨ ਚੱਕਰ ਹੈ, ਗਰੁੜ ਭਗਵਾਨ ਦੀ ਅਸਵਾਰੀ ਹੈ, ਹੋਰ ਸਭ ਕੁਝ ਹੈਗਾ ਨਾ, ਉਹ ਜਿਹੜੀ ਸਰਵਗਤਾ ਵਾਲੇ ਛੇ ਗੁਣ ਹੈ ਈਸ਼ਰ ਵਾਲੇ ਉਹਦੇ ਕੋਲ ਹੈਗੇ, ਵੀ ਇਹ ਨਾ ਹੋਣੇ ਉਹੋ ਜਿਹਾ ਸਰੂਪ ਮਿਲ ਜਾਣਾ। ਜਿਵੇਂ ਨਾਰਦ ਮੁਨੀ ਨੇ ਕੁਝ ਸਮੇਂ ਲਿਖਿਆ ਸੀ ਵੀ ਕਹਿੰਦੇ ਜੀ ਹਰ ਕਾ ਸਰੂਪ ਦਿਓ ਜੀ, ਉਹ ਬਾਂਦਰ ਦਾ ਮੂੰਹ ਲਾਤਾ ਸੀ ਬਾਕੀ ਸਾਰਾ ਕੋਈ ਉਹ ਕਰਤਾ ਸੀ ਉਹਨੇ, ਉਸ ਰੂਪ ਨੇ ਪੁਆੜਾ ਵੀ ਪਾਇਆ। ਫਿਰ ਇਸ ਤਰ੍ਹਾਂ ਕਹਿੰਦੇ ਵੀ ਉਸਦਾ ਸਰੂਪ ਪ੍ਰਾਪਤ ਵਿਸ਼ਨੂੰ ਵਰਗਾ ਬਣ ਜਾਣਾ ਇਹ ਦੂਜੀ ਮੁਕਤੀ ਹੈ। ਤੀਜਾ ਹੈ ਇਸ ਤਰ੍ਹਾਂ ਸਮੀਪ, ਉਹਦੀ ਨਜ਼ਦੀਕਤਾ, ਉਹਦੇ ਨੇੜੇ ਰਹਿਣਾ, ਉਹਦੇ ਆਸੇ ਪਾਸੇ ਰਹਿਣਾ, ਹਜ਼ੂਰੀ ਵਿੱਚ ਰਹਿਣਾ ਇਹ ਚੌਥੀ ਤੀਜੀ ਮੁਕਤੀ ਹੈ। ਚੌਥੇ ਆ ਸਾਜੁਜ, ਉਹਦਾ ਮੇਲ ਮਿਲਾਪ, ਉਹਦੇ ਨਾਲ ਗੱਲਬਾਤ ਜਾਂ ਉਹਦੇ ਵਰਗੀ ਜਿਹੜੀ ਸਮੱਗਰੀ ਹੈ ਸਹੂਲਤ ਹੈ ਉਹ ਥੋੜ੍ਹੀ ਬਹੁਤੀ ਹਾਸਲ ਹੋ ਜਾਣੀ। ਇਸ ਤਰ੍ਹਾਂ ਇਹ ਚਾਰ ਮੁਕਤੀਆਂ ਹਨ। ਕਵੀ ਜੀ ਕਹਿੰਦੇ ਜਿਹੜੇ ਆ ਚਾਰ ਅੱਖਰ ਹੈ ਨਾ ਵਾਹਿਗੁਰੂ ਨਾਮ ਦੇ, ਇਹ ਚਾਰ ਮੁਕਤੀਆਂ ਦੇ ਦੇਣ ਵਾਲੇ ਮਨ ਨੂੰ ਚਾਰ ਦਰਵਾਜ਼ੇ ਹਨ। ਕਿਦਾ ਵਿਸ਼ਨ ਕੀ ਹੈ ਭੁਜ ਚਾਰ। ਹੋਰ ਕਹਿੰਦੇ ਅਸਵਾ ਜਿਹੜਾ ਵਾਹਿਗੁਰੂ ਨਾਮ ਦੇ ਜਿਹੜੇ ਚਾਰ ਅੱਖਰ ਹੈ ਵਿਸ਼ਨੂੰ ਭਗਵਾਨ ਦੀਆਂ ਚਾਰ ਬਾਹਾਂ ਹੈ। ਇੱਕ ਵਿੱਚ ਉਹ ਜਿਹੜੀ ਬਾਂਹ ਦਾ ਹੱਥ ਹੈ ਉਹਦੇ ਵਿੱਚ ਚਿੰਨ ਸੰਖ ਦਾ ਹੈ, ਅਤੇ ਦੂਜੇ ਵਿੱਚ ਸੁਦਰਸ਼ਨ ਚੱਕਰ ਹੈ, ਤੀਜੇ ਵਿੱਚ ਗਦਾ ਹੈ, ਚੌਥੇ ਵਿੱਚ ਕਮਲ ਫੁੱਲ ਹੈ। ਜੋ ਸੰਖ ਹੈ ਵੀ ਜਦੋਂ ਵਜਾਉਂਦਾ ਹੈ ਭਗਵਾਨ ਵਿਸ਼ਨੂੰ ਉਹਦੀਆਂ ਜਿਹੜੀਆਂ ਸੁੱਤੀਆਂ ਹੈ ਨਾ ਰੂਹਾਂ ਗਿਆਨਤਾ ਵਿੱਚ, ਉਹ ਬੰਦਗੀ ਵਿੱਚ ਜਾਗ ਪੈਂਦੀਆਂ, ਉਹ ਸੁੱਤੀਆਂ ਹੋਈਆਂ ਰੂਹਾਂ ਨੂੰ ਬੰਦਗੀ ਵਿੱਚ ਜਗਾਉਣ ਲਈ ਸੰਖ ਵਜਾਉਂਦਾ ਹੈ। ਇਸ ਤਰ੍ਹਾਂ ਜਿਹੜੇ ਕੋਈ ਬੈਰੀ ਉਹਨਾਂ ਨੂੰ ਨਾਰ ਵਾਸ ਕਰਨ ਵਾਸਤੇ ਸੁਦਰਸ਼ਨ ਚੱਕਰ ਹੈ, ਅਤੇ ਜਿਹੜੇ ਕੋਈ ਨੇੜੇ ਆ ਕੇ ਬੈਰੀ ਉਹਨਾਂ ਨੂੰ ਮਾਰਨ ਵਾਸਤੇ ਗਦਾ ਸ਼ਸਤਰ ਹੈ। ਇਸ ਤਰ੍ਹਾਂ ਜਿਹੜਾ ਕਵਲ ਫੁੱਲ ਹੈ ਉਹ ਸੁੱਖ ਅਤੇ ਮੰਗਲ ਅਤੇ ਸ਼ਾਂਤੀ ਅਤੇ ਆਨੰਦ ਦਾ ਚਿੰਨ ਹੈ। ਇਉਂ ਵੀ ਇਹ ਜਿਹੜੇ ਚਾਰ ਬਾਹਾਂ ਚਾਰ ਹੱਥ ਹੈ ਇਹ ਮਾਨਾ ਕਹਿੰਦੇ ਚਾਰ ਅੱਖਰ ਭਗਵਾਨ ਵਿਸ਼ਨੂੰ ਨਹੀਂ ਹੈ, ਚਾਰ ਬਾਹਾਂ ਹੈ, ਚਾਰ ਹੱਥ ਹੈ ਜਿਹੜਾ ਜਪਦਾ ਹੈ ਉਹਦੀਆਂ ਰੂਹਾਂ ਜਾਗ ਪੈਂਦੀਆਂ, ਜਗਾ ਦਿੰਦਾ ਇਹ ਸੰਖ ਵਾਂਗੂ। ਇਸ ਤਰ੍ਹਾਂ ਸੁਦਰਸ਼ਨ ਚੱਕਰ ਉਹਦੇ ਸਾਰੇ ਦੁਸ਼ਮਣ ਬੈਰੀ ਕਾਮ ਕ੍ਰੋਧਾਂ ਨੂੰ ਭਜਾ ਦਿੰਦਾ, ਮਾਰ ਦਿੰਦਾ। ਨੇੜੇ ਆਏ ਜਿਹੜੇ ਕੋਈ ਬੈਰੀ ਅੰਦਰ ਹੀ ਹਿਰਦੇ ਵਿੱਚ ਵਸਦੇ ਉਹਨਾਂ ਨੂੰ ਗਦਾ ਦਾ ਕੰਮ ਕਰਦਾ ਇਹ ਅੰਦਰਲੇ। ਹੁਣ ਅੰਦਰੇ ਬੈਠੇ ਨਾ ਉਹ ਨੇੜੇ ਗਦਾ ਕੰਮ ਕਰਦੀ ਹੈ, ਦੂਰ ਹੋਏ ਬੈਰੀ ਉਹਨੂੰ ਸੁਦਰਸ਼ਨ ਚੱਕਰ ਚਲਾ ਕੇ ਮਾਰਿਆ ਜਾਂਦਾ। ਹੁਣ ਦੂਰਲੇ ਬੈਲੀਆਂ ਨੂੰ ਵੀ ਵਰਦਾ, ਅੰਦਰੇ ਜਿਹੜੇ ਬੈਠੇ ਹੈ ਉਹਨਾਂ ਨੂੰ ਵੀ ਇਹ ਮਾਰਦਾ ਹੈ ਅਤੇ ਕਬਲ ਵਾਂਗੂ ਨਰਲੇਪ ਕਰ ਦਿੰਦਾ ਹੈ, ਸੁੱਖ ਅਤੇ ਸ਼ਾਂਤੀ ਬਖਸ਼ ਦਿੰਦਾ ਹੈ। ਇਸ ਕਰਕੇ ਮਾਨੋ ਇਹ ਚਾਰ ਅੱਖਰ ਭਗਵਾਨ ਦੀਆਂ ਚਾਰ ਬਾਹਾਂ ਹਨ, ਉਹਨਾਂ ਹੱਥਾਂ ਵਿੱਚ ਫੜੇ ਹੋਏ ਚਾਰ ਸ਼ਸਤਰਾਂ ਵਾਂਗ, ਚਾਰ ਚੀਜ਼ਾਂ ਵਾਂਗ ਹਨ। ਚਾਰ ਉਪਦੇਸ਼ ਚੱਕ ਜੇ ਚਾਰ, ਜਿਹੜੇ ਚਾਰੇ ਚੱਕਾਂ ਦੇ ਲੋਕ ਹਨ, ਕੋਈ ਪਰ ਚੜ੍ਹਦੀ ਤਰਫ ਰਹਿੰਦਾ ਜਾਂ ਸ਼ਿਵ ਦੀ ਤਰਫ ਰਹਿੰਦਾ ਜਾਂ ਪਹਾੜ ਦੀ ਤਰਫ ਜਾਂ ਦੱਖਣ ਦੀ ਤਰਫ ਰਹਿੰਦਾ, ਉਹ ਜਿਹੜੀ ਮਰਜ਼ੀ ਵਾਹੀ ਵਿੱਚ ਰਹਿੰਦਾ ਹੈ, ਉਹਨਾਂ ਲਈ ਜਿਹੜਾ ਇਹ ਵਾਹਿਗੁਰੂ ਨਾਮ ਹੈ ਬਹੁਤ ਸੁੰਦਰ ਉਪਦੇਸ਼ ਹੈ। ਜਾਂ ਇਹ ਚਾਰ ਤਰ੍ਹਾਂ ਦਾ ਉਪਦੇਸ਼ ਬਖਸ਼ ਹੈਗਾ, ਚਾਰ ਚੱਕਾਂ ਵਾਸਤੇ, ਸਾਰੇ ਸੰਸਾਰ ਵਾਸਤੇ ਇਹ ਸੋਹਣਾ ਕਹਿੰਦੇ ਉਪਦੇਸ਼ ਹੈ ਵਾਹਿਗੁਰੂ। ਚਾਰ ਅਵਸਥਾ ਮਹਿ ਸੁਖਕਾਰ, ਫਿਰ ਜਿਹੜੀਆਂ ਸਰੀਰ ਦੀਆਂ ਚਾਰ ਅਵਸਥਾ ਹੈ ਉਹਨਾਂ ਨੂੰ ਵੀ ਇਹ ਵਾਹਿਗੁਰੂ ਨਾਮ ਸੁੱਖ ਦੇਣ ਵਾਲਾ ਹੈ। ਬਾਲਕ ਅਵਸਥਾ ਵਿੱਚ ਵੀ, ਫਿਰ ਕਿਸ਼ੋਰ ਅਵਸਥਾ ਵਿੱਚ ਵੀ, ਜਵਾਨੀ ਵਿੱਚ ਵੀ, ਬਿਰਧਪੁਣੇ ਬੁੱਢਪੁਣੇ ਵਿੱਚ ਵੀ ਇਹ ਸਰੀਰ ਦੀਆਂ ਚਾਰ ਅਵਸਥਾ। ਇਸੇ ਤਰ੍ਹਾਂ ਅੰਦਰਲੀਆਂ ਇੱਕ ਜਾਗਰਤ ਅਵਸਥਾ ਹੈ, ਜਦੋਂ ਅਸੀਂ ਜਾਗਦੇ ਹੋਸ਼ ਬਿੰਨੇ ਹੈ, ਆਹ ਸਭ ਕੁਝ ਸਾਨੂੰ ਦਿਸ ਰਿਹਾ, ਸਾਰੀ ਕਿਰਿਆ ਹੋ ਰਹੀ ਹੈ। ਅਤੇ ਫਿਰ ਜਦੋਂ ਅਸੀਂ ਸੌਂ ਜਾਂਦੇ ਹਾਂ ਅਤੇ ਨੀਂਦ ਆਉਣ ਤੋਂ ਬਾਅਦ ਫਿਰ ਸੁਪਨ ਅਵਸਥਾ ਸ਼ੁਰੂ ਹੋ ਜਾਂਦੀ ਹੈ। ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਮੁੰਦਰ, ਹੋਰ ਬਹੁਤ ਕੁਛ ਰਚ ਲੈਂਦਾ ਹੈ ਮਨ। ਇਹ ਜੀਵ ਪ੍ਰੀਤ ਨਾੜੀ ਵਿੱਚ ਜਾ ਕੇ ਉਹ ਸੁਪਨ ਅਵਸਥਾ, ਉਦੋਂ ਬਾਅਦ ਹੈ ਤੀਜੀ ਸੁਖੋਵਤੀ ਅਵਸਥਾ, ਜਦੋਂ ਗਾੜੀ ਨੀਂਦ ਹੈ, ਘੂਕ ਸਹਿ ਜਾਂਦਾ, ਮਨੁੱਖ ਨੂੰ ਪਤਾ ਹੀ ਨਹੀਂ ਚੱਲਦਾ ਵੀ ਕਿੱਥੇ ਪਿਆ ਹੈ। ਯਾਨੀ ਜਿਵੇਂ ਮਰੇ ਨੂੰ ਨਹੀਂ ਕੁਛ ਪਤਾ ਹੁੰਦਾ, ਜਿਵੇਂ ਮਰਿਆ ਹੋ ਜਾਂਦਾ, ਸੁਖੋਵਤੀ ਅਵਸਥਾ ਹੈ। ਚੌਥੀ ਹੈ ਤੁਰੀਆ, ਚੌਥੀ ਅਵਸਥਾ। ਇਹ ਤਿੰਨਾਂ ਗੁਣਾਂ ਤੋਂ, ਤਿੰਨਾਂ ਤੋਂ ਉੱਪਰ, ਜਾਗਰ ਅਤੇ ਸੁਪਨ ਅਤੇ ਸੁਖੋਵਰ ਤੋਂ। ਸੋ ਇੱਥੇ ਕਹਿੰਦੇ ਜਿਹੜੀਆਂ ਚਾਰ ਅਵਸਥਾ ਮੰਨੀਆਂ ਹੋਈਆਂ ਉਹਨਾਂ ਵਿੱਚ ਸੁੱਖ ਬਖਸ਼ਣ ਵਾਲਾ ਹੈ ਵਾਹਿਗੁਰੂ ਨਾਮ। ਜਿਹੜਾ ਕੋਈ ਜਾਗਦਾ ਜਪਦਾ ਉਹਨੂੰ ਵੀ ਸੁੱਖ ਬਖਸ਼ਦਾ, ਜੇ ਕੋਈ ਸੁਪਨੇ ਵਿੱਚ ਵੀ, ਸੁਪਨੇ ਹੂੰ ਬਰਡਾਇਕ ਹੈ ਜੈ ਮੁਖ ਨਿਕਸੈ ਰਾਮ, ਇਸੇ ਤਾਕੇ ਪਾਕੀ ਪਾਨ ਹੀ ਮੇਰੇ ਤਨ ਕੋ ਚਾਮ। ਕਬੀਰ ਜੀ ਕਹਿੰਦੇ ਵੀ ਮੇਰੇ ਪੈਰਾਂ ਦਾ ਜਿਹੜਾ ਚੰਮ ਹੈ ਉਹਦਾ ਚਰਨਾਂ ਦਾ ਜੋੜਾ ਸਜੇ, ਇੰਨੀ ਸ਼ਰਧਾ ਹੈ। ਹੁਣ ਸੁਪਨੇ ਵਿੱਚ ਉਹੀ ਵਾਹਿਗੁਰੂ ਜਪੂ ਜਿਹੜਾ ਜਾਗਦਾ ਜਾਗਦਾ ਜਪਦਾ। ਸੁਪਨਾ ਤਾਂ ਹੀ ਆਊਗਾ ਜੇ ਜਾਗਦੇ ਜਾਗਦੇ ਨੇ ਜਿਹੜੀ ਕਿਰਿਆ ਕੀਤੀ। ਇਸ ਕਰਕੇ ਚਾਰ ਜਿਹੜੀਆਂ ਅਵਸਥਾ ਹੈ ਨਾ, ਸੁਪਨ ਸੁਖੋਵਤ, ਗਾੜੀ ਨੀਂਦ ਵਿੱਚ ਵੀ ਉਵੇਂ ਹੀ ਕਈ ਅਸਖੁਨੀ ਦੇ ਪਾਠ ਕਰ ਲੈਂਦੇ ਹੈ ਅਤੇ ਨਾਲੇ ਸੌਂ ਲੈਂਦੇ ਨੇ। ਇਸ ਤਰ੍ਹਾਂ ਹੀ ਵਾਹਿਗੁਰੂ ਨਾਮ ਦੀ ਮਹੱਤਤਾ ਹੈ, ਜਿਹੜਾ ਜਪਦਾ ਉਹਨਾਂ ਨੂੰ ਇਹੋ ਜਿਹੀ ਅਵਸਥਾ ਦੋਵੇਂ ਕੰਮ ਹੋ ਜਾਂਦੇ। ਚੌਥੀ ਹੈ ਤੁਰੀਆ, ਇਸ ਵਿੱਚ ਵੀ ਇਹ ਸੁੱਖ ਬਖਸ਼ਣ ਵਾਲਾ ਹੈ। ਨਿਰਪ ਵਿਵੇਕ ਕੀ ਸੈਨ ਮਹਿ, ਅੱਗੇ ਕਹਿੰਦੇ ਆ ਵੀ ਜਿਹੜਾ ਵਿਵੇਕ ਰਾਜਾ ਹੈ, ਜਾਣੀ ਇਸਦੀ ਏਕਤਾ ਕਰਾਉਣ ਵਾਲਾ ਉਹ ਕੌਣ ਰਾਜਾ? ਗਿਆਨ ਹੈ ਜਿਹੜਾ ਬ੍ਰਹਮ ਗਿਆਨ ਰੂਪੀ ਰਾਜਾ, ਉਹਦੀ ਫੌਜ ਦੇ ਵਿੱਚ ਸੈਨਾ ਪਤ ਇਹ ਚਾਰ, ਇਹ ਜਿਹੜੇ ਵਾਹਿਗੁਰੂ ਨਾਮ ਦੇ ਚਾਰ ਅੱਖਰ, ਇਹ ਚਾਰ ਸੈਨਾਪਤੀ ਹੈ, ਇਹ ਚਾਰ ਕਮਾਂਡਰ ਹਨ। ਉਹ ਕਟਕ ਕੋ ਜੀਤ ਕੈ, ਜਿਹੜਾ ਦੂਜੇ ਪਾਸੇ ਬੈਰੀ ਹੈ ਨਾ, ਮੋਹ ਰੂਪੀ ਰਾਜਾ, ਉਹਦਾ ਜਿਹੜਾ ਦਲ ਹੈ ਆਸਰੀ ਸੰਪਦਾ ਕਾਮ ਕਰੋ ਲੋਹ ਮੋਹੰਕਾਰ, ਇਹ ਸਾਰਿਆਂ ਨੂੰ ਜਿੱਤ ਕੇ ਗਿਆਨ ਰੂਪੀ ਰਾਜਾ ਛਿਨ ਮਹਿਲੇ ਵਤਮਾਰ, ਜਿਹੜਾ ਵਾਹਿਗੁਰੂ ਨਾਮ ਹੈ ਇਹ ਵਿਵੇਕ ਰੂਪ ਰਾਜਾ ਹੈ, ਛਿਨ ਵਿੱਚ ਹੀ ਮਾਰ ਲੈਂਦਾ ਮੋਹ ਦੀ ਫੌਜ ਨੂੰ। ਵਿੱਚੇ ਜਿਹੜੇ ਦੇ ਕਮਾਂਡਰ ਕਮੁੰਡਰ ਜੇ ਕਾਮ ਕਰੋ ਲੋਹ ਮੋਹ ਉਹਨਾਂ ਦਾ ਭੋਗ ਪਾ ਦਿੰਦਾ ਹੈ। ਇਸ ਕਰਕੇ ਵਾਹਿਗੁਰੂ ਭਾਈ ਨਾਮ ਬਾਕੀ ਨਾਮਾਂ ਨਾਲੋਂ ਮਹਾਨ ਹੈ, ਇਹਦੇ ਜਪਣੇ ਕਰਕੇ ਇਹ ਫਲ ਹੁੰਦਾ, ਇਹ ਲਾਭ ਹੁੰਦਾ ਹੈ। ਇਸ ਤਰ੍ਹਾਂ ਇਹ ਵਾਹਿਗੁਰੂ ਨਾਮ ਦੀ ਮਹਿਮਾ ਦੇ ਸੰਬੰਧ ਵਿੱਚ ਕਵੀ ਨੇ ਜੋ ਇਹ ਕੋਈ ਦੋਹਰੇ ਛੰਦ ਵਿੱਚ ਲਫ਼ਜ਼ ਕਹੇ ਆਪਾਂ ਪੜ੍ਹੇ ਸੁਣੇ ਵਿਚਾਰੇ, ਇਸ ਤੋਂ ਅਗਲੇ ਚੌਪੀ ਛੰਦ ਵਿੱਚ ਕੁਝ ਵਾਹਿਗੁਰੂ ਨਾਮ ਦੀ ਮਹਿਮਾ ਦੇ ਵਿੱਚ ਜਿਹੜੀ ਵਾਹਿਗੁਰੂ ਦੀ ਪ੍ਰੇਮਾ ਭਗਤੀ ਹੈ, ਉਹਦੇ ਪਹਿਨਣ ਵਾਲੇ ਜਿਹੜੇ ਚਾਰ ਅੱਖਰ ਹੈ ਮਾਨੋ ਚਾਰ ਗਹਿਣੇ ਹੈ। ਇਹ ਜਿਵੇਂ ਕੋਈ ਤ੍ਰੀਮਤ ਗਹਿਣੇ ਗੁਣੇ ਮਨੁੱਖ ਵੀ ਆ ਪਾਪੂ ਕੇ ਸਜਦਾ ਵੱਜਦਾ, ਇਸ ਤਰ੍ਹਾਂ ਮਨੁੱਖ ਨੂੰ ਵੀ ਕੋਈ ਮਾਈ ਹੋਵੇ ਉਹਨੂੰ ਸਜਾਉਣ ਵਾਲੀ ਹੈ ਇਹ ਵਾਹਿਗੁਰੂ ਨਾਮ। ਜਿਹੜੀ ਪ੍ਰੇਮ ਨਾਲ ਭਗਤੀ ਕਰਨੀ ਉਹਦੇ ਵਾਸਤੇ ਵੀ ਇਹ ਚਾਰ ਗਹਿਣੇ ਹੈ, ਇਹ ਸਜਾ ਦਿੰਦੀ ਹੈ ਪ੍ਰੇਮ ਨਾਲ ਭਗਤੀ ਕੀਤੀ ਹੋਈ ਨੂੰ, ਜਿਹੜਾ ਵਾਹਿਗੁਰੂ ਨਾਮ ਹੈ ਮਹਾਨ ਬਣਾ ਦਿੰਦਾ ਹੈ। ਸੋ ਇਸ ਤਰ੍ਹਾਂ ਜਿਵੇਂ ਅੱਗੇ ਚੌਪੀ ਛੰਦ ਵਿੱਚ ਕਵੀ ਜੀ ਦੇ ਵਾਹਿਗੁਰੂ ਨਾਮ ਦੀ ਮਹਿਮਾ ਵਿੱਚ ਕੋਈ ਲਫ਼ ਜਾਣਗੇ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਾਂਗੇ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਨਿਰਪ ਵਿਵੇਕ ਕੀ ਸੈਨ ਮਹਿ, ਸੈਨਾ ਪਤ ਏ ਚਾਰ, ਮੋਹ ਕਟਕ ਕੋ ਜੀਤ ਕੈ, ਛਿਨ ਮਹਿਲੇ ਵਤਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ, ਹੇ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਐ ਪਰੋਇ, ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧਿ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ।